Ibujiyo Guru Nanak Angad Guru Amar Das Padband Ram Das Arjan Guru Shri Har Gobind Hari Rai Har Krishna Guru Tegh Bahadur Chand Dasvein Gobind Singh Guru Namo Charni Arvind Shri Gaur Shabd Kamaye Jin Jite Panch Vikar Tin Santan Ko Bandana Shri Charnan Parsar Ek Ankara Satguru Tehe Prasad Sach Ho Vahe Guru Ji Ki Fate Vigan Binasan So Vahe Guru Ji Ki Fate Vigan Binasan So Vahe Guru Sahib Jiyo Dohra Aham Bij Mamta Sifa Rag Dwekh Bad Taas Jagdal Dukh Sukh Phal Lage Gur Paj Hoye Binas Aham Bij Mamta Sifa Vaheguru Ji Ka Khalsa Vaheguru Ji Ki Fateh ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਆਪਾਂ ਕੀਰਤਨ ਤੋਂ ਬਾਅਦ ਸੰਗਤ ਰੂਪ ਜੁੜ ਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਜੋ ਕਾਫੀ ਸਮੇਂ ਤੋਂ ਹੀ ਮੁੱਢ ਤੋਂ ਪ੍ਰਾਰੰਭ ਹੋਇਆ ਸੀ ਉਹ ਸਰਵਣ ਕਰਦੇ ਚਲੇ ਜਾ ਰਹੇ ਹਾਂ ਥੋੜ੍ਹਾ ਹੀ ਪ੍ਰਸੰਗ ਗੁਰੂ ਨਾਨਕ ਸਾਹਿਬ ਜੀ ਦਾ ਬਾਕੀ ਰਹਿੰਦਾ ਹੈ ਔਰ ਵੀ ਕੁਝ ਸਮੇਂ ਵਿੱਚ ਹੀ ਆਪਾਂ ਸਮਾਪਤੀ ਕਰਕੇ ਫਿਰ ਇਸ ਇਤਿਹਾਸ ਦਾ ਭੋਗ ਪਾ ਦੇਣਾ ਸਮਾਪਤੀ ਕਰ ਦੇਣੀ ਹੈ ਉਸ ਤੋਂ ਬਾਅਦ ਜਿਵੇਂ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਗੁਰਤਾ ਗੱਦੀ ਦੇ ਤਖ਼ਤ ਉੱਪਰ ਬਿਰਾਜਮਾਨ ਹੋ ਕੇ ਗੁਰੂ ਨਾਨਕ ਸਾਹਿਬ ਵਾਂਗ ਆਪਣੀ ਨਿਤ ਕਿਰਿਆ ਕਰਦੇ ਰਹੇ ਗੁਰੂ ਨਾਨਕ ਸਾਹਿਬ ਜੀ ਵਾਂਗ ਰੁਕੀਆਂ ਸਿੱਖ ਸੰਗਤਾਂ ਨੂੰ ਸੋ ਉਪਦੇਸ਼ ਬਖਸ਼ਦੇ ਰਹੇ ਇਸੇ ਤਰ੍ਹਾਂ ਗੁਰੂ ਕੇ ਲੰਗਰ ਦੀ ਜਿਹੜੀ ਪ੍ਰਥਾ ਗੁਰੂ ਮਹਾਰਾਜ ਜੀ ਨੇ ਜਿਵੇਂ ਪ੍ਰਾਰੰਭ ਕੀਤੀ ਸੀ ਉਸੇ ਤਰ੍ਹਾਂ ਆਪ ਜੀ ਨੇ ਜਾਰੀ ਰੱਖੀ ਜੋ ਇਹ ਗੁਰਮੁਖੀ ਅੱਖਰ ਸਨ ਜਿਨ੍ਹਾਂ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਆਸਾ ਰਾਗ ਵਿੱਚ ਪੱਟੀ ਸਿਰਲੇਖ ਵਿੱਚ ਪਵਿੱਤਰ ਬਾਣੀ ਉਚਾਰਨ ਕੀਤੀ ਉਹਦੇ ਗੁਰਮੁਖੀ ਅੱਖਰ ਹੈ ਉਹਨਾਂ ਦਾ ਵੀ ਆਪ ਜੀ ਨੇ ਛੋਟੇ ਛੋਟੇ ਬੱਚਿਆਂ ਨੂੰ ਆਪਣੀ ਹਜ਼ੂਰੀ ਵਿੱਚ ਬੁਲਾ ਕੇ ਪੜ੍ਹਨਾ ਸਿਖਾਇਆ ਉਹਦਾ ਪ੍ਰਚਾਰ ਕੀਤਾ ਵੀ ਇਹ ਗੁਰਮੁਖੀ ਅੱਖਰ ਭਾਈ ਪੜ੍ਹੋ ਇਹਦੇ ਨਾਲ ਤੁਹਾਨੂੰ ਗੁਰੂ ਕੀ ਬਾਣੀ ਪੜ੍ਹਨ ਦੀ ਸਹੂਲਤ ਹੋਵੇਗੀ ਇਸ ਤਰ੍ਹਾਂ ਆਪ ਜੀ ਜਿਹੜੀ ਗੁਰਮੁਖੀ ਹੈ ਭਾਸ਼ਾ, ਇਹਦਾ ਸਾਰੀ ਜ਼ਿੰਦਗੀ ਪ੍ਰਚਾਰ ਕਰਦੇ ਰਹੇ। ਹੋਰ ਜਿਹੜੇ ਗੁਰੂ ਕੇ ਸਿੱਖ ਸਮੇਂ ਸਮੇਂ ਅਨੁਸਾਰ ਜੋ ਗੁਰੂ ਨਾਨਕ ਸਾਹਿਬ ਜੀ ਤੋਂ ਬਰੋਸਾਏ ਸਨ, ਦਰਸ਼ਨ ਦੀਦਾਰ ਕਰਦੇ, ਕੋਈ ਸ਼ੰਕਾ ਲੈ ਕੇ ਪਹੁੰਚਦੇ ਸਨ, ਉਹਨਾਂ ਦਾ ਵੀ ਆਪ ਸਮਾਧਾਨ ਕਰ ਦਿੰਦੇ ਸੀ, ਸ਼ੰਕਾ ਦੀ ਨਿਵਿਰਤੀ ਕਰ ਦਿੰਦੇ ਸੀ ਯਥਾਰਥ ਉੱਤਰ ਦੇ ਕਰਕੇ। ਸੋ ਵਿਚਾਰ ਜਿਵੇਂ ਆਪ ਜੀ ਸੱਚਖੰਡ ਗਾਉਣ ਕਰਨ ਤੋਂ ਪਹਿਲਾਂ ਹੋਰ ਦੋਵੇਂ ਪੁੱਤਰਾਂ ਨੂੰ ਸਧਾਰਨ ਨੂੰ ਭੇਜ ਕੇ ਬੁਲਾਇਆ, ਇਹ ਨਿਸ਼ਰਧਕ ਸੀ ਆਏ ਨਹੀਂ ਹਨ। ਕਹਿਣ ਲੱਗੇ, ਗੁਰੂ ਮਹਾਰਾਜ ਚੰਗੇ ਭਲੇ ਬੈਠੇ ਆ ਪਿਤਾ ਜੀ, ਇਹ ਤਾਂ ਜਿਹੜਾ ਕੋਈ ਲੱਖ ਜਾ ਤੁਹਾਡੇ ਜਿਵੇਂ ਵੀ ਆਕਾਸ਼ ਦੇ ਫੁੱਲਾਂ ਵਿੱਚ ਨਾ ਉਹ ਫੁੱਲ ਹੁੰਦੇ ਨਾ ਉਹਨਾਂ ਵਿੱਚ ਕੋਈ ਸੁਗੰਧੀ ਹੁੰਦੀ, ਇਸੇ ਤਰ੍ਹਾਂ ਤੇਰੇ ਬਚਨਾਂ ਵਿੱਚ ਕੋਈ ਸਾਨੂੰ ਸੱਚ ਸੱਚ ਨਹੀਂ ਦਿਸਦਾ ਹੈ। ਜਿਵੇਂ ਐਵੇਂ ਇੱਥੋਂ ਕਹੀ ਜਾ ਰਿਹਾ, ਐਵੇਂ ਉਹ ਕਹਿ ਰਹੇ ਆ ਵੀ ਅਸੀਂ ਜੋਤੀ ਜੋਤ ਸੰਭਾਲ ਰਹੇ ਹਾਂ। ਸੋ ਇਹ ਸਧਾਰਨ ਗੁਰਸਿੱਖ ਵਾਪਸ ਆ ਗਿਆ ਸੀ, ਗੁਰੂ ਮਹਾਰਾਜ ਨੂੰ ਆ ਕੇ ਜੋ ਇਹਨਾਂ ਨੇ ਕਿਹਾ ਸੀ ਉਵੇਂ ਦੱਸ ਦਿੱਤਾ ਸੀ। ਆਪ ਜੀ ਉਹ ਚੁੱਪ ਚਾਪ ਹੀ ਰਹੇ ਸਨ। ਉਸ ਤੋਂ ਬਾਅਦ ਜਿਸ ਵੇਲੇ ਆਪ ਜੀ ਨੂੰ ਪਤਨੀ ਨੂੰ ਪਤਾ ਚੱਲਿਆ, ਇਹ ਸੁਲੱਖਣੀ ਜੀ ਫਿਰ ਹਜ਼ੂਰੀ ਵਿੱਚ ਆਏ ਅਤੇ ਬਰਾਕ ਕਰਨ ਲੱਗ ਪਏ। ਫਿਰ ਆਪ ਜੀ ਨੇ ਕਿਹਾ ਵੀ ਜੋ ਕੋਈ ਤੁਹਾਡੇ ਅੰਦਰਲੀ ਖਾਹਿਸ਼ ਹੈ ਉਹ ਖੁੱਲ੍ਹ ਕੇ ਗੱਲਬਾਤ ਜੀ ਕਰਕੇ ਪੂਰੀ ਕਰ ਲਓ, ਬਾਅਦ ਵਿੱਚ ਤੁਹਾਡੇ ਮਨ ਦੇ ਵਿੱਚ ਕੋਈ ਐਸਾ ਪਛਤਾਵਾ ਨਾ ਰਹੇ ਵੀ ਮੈਂ ਆਪਣੇ ਮਾਲਕ ਨਾਲ ਖੁੱਲ੍ਹ ਕੇ ਗੱਲਾਂ ਨਹੀਂ ਕੀਤੀਆਂ, ਆਹ ਨਹੀਂ ਪੁੱਛਿਆ, ਉਹ ਨਹੀਂ ਪੁੱਛਿਆ, ਹੁਣ ਕਿਤੋਂ ਪੁੱਛਾਂ। ਸੋ ਇਹ ਸਮਾਂ ਹੈ। ਉਸ ਵੇਲੇ ਉਹ ਜਿਵੇਂ ਹਿੰਦਾਲੀਆਂ ਦੀ ਜਨਮ ਸਾਖੀ ਵਿਗਾੜੀ, ਉਹਦੇ ਵਿੱਚ ਕੋਈ ਲਫ਼ਜ਼ ਲਿਖਿਆ ਵੀ ਤੁਹਾਡੇ ਪਿਤਾ ਦਾ ਸਰਾਧ ਅੱਠਵੀਂ ਚਿੱਤ ਨੂੰ ਹੈ, ਵੀ ਉਹ ਤੁਸੀਂ ਕਰਕੇ ਜਾਓ। ਭਾਵੇਂ ਪਹਿਲਾਂ ਇਤਿਹਾਸ ਅਸੀਂ ਪੜ੍ਹ ਚੁੱਕੇ ਹਾਂ ਵੀ ਪਿਤਾ ਜੀ ਕਰ ਰਹੇ ਸੀ, ਮਹਾਰਾਜ ਨੇ ਰੋਕ ਦਿੱਤਾ ਸੀ, ਇਹ ਕਹਿ ਦਿੱਤਾ ਸੀ ਵੀ ਤੇਰੇ ਬਜ਼ੁਰਗ ਤਾਂ ਉੱਥੇ ਪਹੁੰਚ ਗਏ ਜਿੱਥੇ ਉਹਨਾਂ ਨੂੰ ਤੇਰੇ ਲੰਗਰ ਪਾਣੀ ਦੀ ਹੁਣ ਲੋੜ ਨਹੀਂ ਹੈ, ਨਾ ਉਹਨਾਂ ਨੂੰ ਭੁੱਖ ਲੱਗਦੀ ਹੈ, ਅਤੇ ਨਾ ਉਸ ਜਗ੍ਹਾ 'ਤੇ ਜਿਵੇਂ ਅਸੀਂ ਲੰਮੀਆਂ ਤਾਣ ਕੇ ਪੈਂਦੇ ਹਾਂ ਸੌਂਦੇ ਹਾਂ, ਉੱਥੇ ਨੀਂਦ ਵੀ ਹੈ ਨਹੀਂ ਹੈ, ਉੱਥੇ ਤਾਂ ਵਾਹਿਗੁਰੂ ਦੇ ਨਾਮ ਅੰਮ੍ਰਿਤ ਦਾ ਸੁੱਖ ਹੀ ਸੁੱਖ ਹੈ, ਸੁੱਖ ਦਾ ਹੀ ਨਿਵਾਸ ਹੈ, ਆਨੰਦ ਹੀ ਆਨੰਦ, ਖੇੜਾ ਹੀ ਖੇੜਾ ਹੈ। ਇਸ ਨੇ ਕਿਹਾ ਸੀ ਅੱਖਾਂ ਦੇਖੇ ਨਾਲ ਵੇਖੇ ਬਗੈਰ ਮੈਂ ਨਹੀਂ ਮੰਨਦਾ, ਇਹ ਮਹਾਰਾਜ ਨੇ ਦਿਖਾਇਆ ਸੀ ਸਾਰਾ ਕੁਛ ਪਿਤਾ ਜੀ ਨੂੰ। ਉਹ ਸੱਚਖੰਡ ਦੇ ਦਰਸ਼ਨ ਕਰਾਏ, ਬਜ਼ੁਰਗਾਂ ਨਾਲ ਵੀ ਗੱਲਬਾਤ ਕਰਾਈ, ਉਹਨਾਂ ਨੇ ਦੱਸਿਆ ਵੀ ਜਦੋਂ ਤੋਂ ਗੁਰੂ ਨਾਨਕ ਸਾਹਿਬ ਜੀ ਨੇ ਤੇਰੇ ਘਰ ਅਵਤਾਰ ਧਾਰਿਆ ਸੀ ਉਦੋਂ ਤੋਂ ਇੱਥੇ ਰਹਿ ਕੇ ਆਨੰਦ ਮੌਜਾਂ ਲੁੱਟ ਰਹੇ ਹੈ, ਤੂੰ ਵੀ ਧੰਤਾ ਯੋਗ ਹੈ ਜਿਹਨੇ ਕਈ ਜਨਮਾਂ ਵਿੱਚ ਘਾਲਣਾ ਕਮਾਈ ਕੀਤੀ, ਨਾਮ ਜਪਿਆ, ਪਰਮੇਸ਼ਰ ਨੂੰ ਖੁਸ਼ ਕਰ ਲਿਆ, ਤੇਰੇ ਘਰੇ ਪਰਮੇਸ਼ਰ ਗੁਰੂ ਨਾਨਕ ਰੂਪ ਹੋ ਕੇ ਪ੍ਰਗਟ ਹੋ ਗਿਆ ਹੈ। ਫਿਰ ਇਸ ਤਰ੍ਹਾਂ ਉਹ ਸਥਾਨ ਦਾ ਜਿਹੜਾ ਕੋਈ ਸੁੱਖ ਸ਼ਾਂਤੀ ਹੈ, ਉੱਥੋਂ ਦੀਆਂ ਸੁੱਖ ਸਹੂਲਤਾਂ ਦੇਖ ਕੇ ਇਹਦਾ ਵੀ ਜੀ ਕਰੇ ਵੀ ਮੈਂ ਹੀ ਇੱਥੇ ਰਹਿ ਪਵਾਂ। ਇੱਧਰ ਮਹਾਰਾਜ ਨੇ ਸਾਰਾ ਕੁਛ ਦਿਖਾ ਕੇ ਫਿਰ ਹਿਲਾਇਆ ਚਲਾਇਆ, ਸਮਾਧੀ ਤੋਂ ਉਥਾਨ ਕੀਤਾ, ਚਰਨੀ ਪੈ ਗਿਆ, ਮਿਲ ਗਿਆ ਮਹਾਰਾਜ ਬਿਲਕੁਲ ਯਥਾਰਥ ਕਹਿੰਦੇ ਹੋ ਸੱਚ ਹੈ। ਉਸ ਜਗ੍ਹਾ 'ਤੇ ਬਜ਼ੁਰਗ ਪਹੁੰਚ ਗਏ ਆ, ਉੱਥੇ ਤਾਂ ਸਹੂਲਤਾਂ ਹੀ ਬੜੀਆਂ, ਸੌਖੀ ਸੁੱਖ ਬਹੁਤ ਹੈ, ਮੇਰੀ ਤਾਂ ਹੁਣ ਇਹੀ ਲਾਲਸਾ ਹੈ ਵੀ ਮੈਨੂੰ ਛੇਤੀ ਦੇ ਕੇ ਉੱਥੇ ਹੀ ਭੇਜੋ। ਗੁਰੂ ਮਹਾਰਾਜ ਨੇ ਕਿਹਾ ਸੀ ਵੀ ਕੁਝ ਦਿਨ ਬਾਕੀ ਤੇਰੇ ਰਹਿੰਦੇ ਹੈ ਅਤੇ ਉਹ ਤੂੰ ਪੂਰੇ ਕਰ ਲੈ, ਫਿਰ ਉੱਥੇ ਜਾਣਾ, ਹੋਰ ਕਿੱਧਰ ਜਾਣਾ ਤੂੰ। ਇਸ ਤਰ੍ਹਾਂ ਹੀ ਫਿਰ ਮਹਾਰਾਜ ਦੇ ਬਚਨਾਂ ਅਨੁਸਾਰ ਜਿੰਨਾ ਕੁ ਸਮਾਂ ਬਾਕੀ ਸੀ ਉਹ ਪੂਰਾ ਕੀਤਾ ਅਤੇ ਇਹਨੇ ਆਪਣਾ ਪੰਜ ਪਾਤਕ ਸਰੀਰ ਤਿਆਰ ਕਰ ਦਿੱਤਾ। ਮਹਾਰਾਜ ਨੇ ਸਾਰੀ ਕਰਮ ਕਿਰਿਆ ਦੀ ਹੱਥਾਂ ਨਾਲ ਹੀ ਕਰਾਈ ਸੀ। ਉਹਨੂੰ ਬਾਅਦ ਨਿਤ ਭੰਨ ਦਾਨ ਵੀ ਕਰ ਦਿੱਤਾ ਸੀ। 15 ਕੁ ਦਿਨਾਂ ਵਿੱਚੋਂ ਮਾਤਾ ਤ੍ਰਿਪਤਾ ਜੀ ਅੱਖਾਂ ਵਿੱਚ ਗਏ, ਫਿਰ ਉਹਨਾਂ ਦਾ ਵੀ ਇਹਨਾਂ ਨੇ ਆਪਣੇ ਹੱਥਾਂ ਨਾਲ ਹੀ ਕਰਮ ਕਿਰਿਆ ਕਰਵਾਇਆ। ਇਸ ਤਰ੍ਹਾਂ ਇਹ ਪਿੱਛੇ ਪ੍ਰਸੰਗ ਆਇਆ। ਅਸਲ ਰੂਪ ਦੇ ਵਿੱਚ ਗਰੀਬਾਂ ਨੂੰ ਗੁਰੂ ਮਹਾਰਾਜ ਨੇ ਖੁੱਲ੍ਹਾ ਲੰਗਰ ਭੰਡਾਰਾ ਕੀਤਾ ਸੀ, ਸਮਸ਼ਟੀ ਭੰਡਾਰਾ ਕੀਤਾ ਸੀ, ਜਿਹਨੂੰ ਇਹ ਸਾਧ ਦਾ ਨਾਂ ਦੇ ਦਿੱਤਾ ਕਵੀ ਨੇ, ਉਹ ਹੰਦਾਲੀਆਂ ਵਾਲੀ ਜਨਮ ਸਾਖੀ ਬਿਗਾੜੀ ਨੂੰ ਸਹੀ ਸਮਝ ਕੇ ਉਂਝ ਇਹ ਪ੍ਰਸੰਗ ਕਹਿੰਦੇ ਆ। ਕਹਿੰਦਾ ਕਵੀ ਸੰਤੋਖ ਸਿੰਘ ਜੀ ਨੂੰ ਆਪਣੇ ਆਪ ਨੂੰ ਵੀ ਥੋੜ੍ਹਾ ਜਿਹਾ ਇਹ ਭੁਲੇਖਾ ਪੈ ਰਿਹਾ ਵੀ ਸ਼ਾਇਦ ਮਹਾਰਾਜ ਨੇ ਨਹੀਂ ਕੀਤਾ ਇਹ ਸਰਾਧ। ਇਹ ਲਹਿ ਜੀ ਹੁਣ ਪ੍ਰਸੰਗ ਇਹਦੇ ਵਿੱਚ ਆ ਰਹੇ, ਜਿਸ ਤੋਂ ਕਵੀ ਆਪ ਹੀ ਮੰਨ ਰਿਹਾ ਵੀ ਨਹੀਂ ਕੁਝ ਕਰਿਆ, ਬਾਕੀ ਜੱਗ ਲੰਗਰ ਵਧੇਰਾ ਕਰਿਆ ਹੈ। ਉਹ ਜਿਵੇਂ ਵੀ ਜੱਗ ਵਗੈਰਾ ਮਹਾਰਾਜ ਨੇ ਕੀਤਾ, ਸਾਰਿਆਂ ਨੂੰ ਬੁਲਾ ਬੁਲਾ ਕੇ ਭੋਜਨ ਖੁੱਲ੍ਹਾ ਡੁੱਲਾ ਛਕਾਇਆ, ਸਮਸ਼ਟੀ ਭੰਡਾਰਾ ਕੀਤਾ, ਕਤਰਿਆ। ਉਹ ਜਿਵੇਂ ਪ੍ਰਸੰਗ ਆਉਂਦਾ ਆਪਾਂ ਮਨ ਲਾ ਕੇ ਸੁਣੀਏ ਜੀ। ਅਹਮ ਬੀਜ ਮਮਤਾ ਸਿਫਾ। ਕਵੀ ਸੰਤੋਖ ਸਿੰਘ ਜੀ ਜਿਹੜਾ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਬਖਸ਼ਿਆ ਗੁਰਮੰਤਰ ਹੈ, ਉਹਦਾ ਭਜਨ ਸਿਮਰ ਕਰਨ ਨਾਲ ਜੋ ਮਹਾਨ ਫਲ ਹੁੰਦਾ ਹੈ, ਉਹ ਕੋਈ ਕਥਾ ਸੁਣਨ ਵਾਲੇ ਸਰੋਤੇ ਨੂੰ ਮਹਾਤਮ ਦੱਸਦੇ ਹੋਏ ਪ੍ਰੇਰ ਰਹੇ ਹੈ ਵੀ ਤੂੰ ਵੀ ਕਥਾ ਸੁਣਨ ਵਾਲੇ ਵਾਹਿਗੁਰੂ ਗੁਰਮੰਤਰ ਦਾ ਭਜਨ ਕਰ, ਤੈਨੂੰ ਵੀ ਬੜਾ ਭਾਰੀ ਲਾਭ ਹੋ ਜਾਊਗਾ। ਇਹਨਾਂ ਵੀ ਕਥਾ ਸੁਣਨੀ ਅਤੇ ਗੁਰੂ ਨਾਨਕ ਦਾ ਜਾਪ ਕਰੇ ਨਾ, ਤੂੰ ਵਾਹਿਗੁਰੂ ਵਾਹਿਗੁਰੂ ਜਪੇ ਨਾ। ਇਸ ਕਰਕੇ ਕਹਿੰਦੇ ਤੈਨੂੰ ਬੜਾ ਭਾਰੀ ਲਾਭ ਹੋ ਜਾਊਗਾ, ਅੰਦਰਲਾ ਬਹੁਤਾ ਵੱਡਾ ਲਾਭ ਹੋਊਗਾ। ਕਹਿੰਦੇ ਅਹੋ ਬੀਜ ਮਮਤਾ ਸਿਫਾ, ਜਿਹੜੇ ਤੇਰੇ ਅੰਦਰ ਕਹਿੰਦੇ ਅਹੋ ਭਾਵ ਦਾ ਬੀਜ ਹੈ, ਹੋ ਬੰਧੋ ਹੋ ਸਾਧੋ ਬੈਰ, ਹਮਰੀ ਭੂਮ ਕੌਣ ਘਾਲੈ ਪੈਰ, ਹੋ ਪੰਡਿਤ ਹੋ ਖਰਾ ਸਿਆਣਾ। ਵੀ ਮੈਂ ਬੜਾ ਖਰਾ ਚੰਗਾ ਸਿਆਣਾ ਹੈ, ਮੈਂ ਬੰਨ ਲਵਾਂਗਾ, ਮੈਂ ਆਖਰੀ ਮਰਨ ਤੱਕ ਬੈਰ ਲਵਾਂਗਾ। ਵੀ ਇਸ ਤਰ੍ਹਾਂ ਜਿਹੜਾ ਕੋਈ ਉਹ ਅਹੋ ਭਾਵ ਹੈ, ਇਹ ਵੀ ਜਿਹੜਾ ਬੀਜ ਹੈ ਅਤੇ ਜਿਹੜਾ ਮਮਤਾ ਹੈ, ਜਬ ਲਗ ਮੇਰੀ ਮੇਰੀ ਕਰੈ ਤਬ ਲਗ ਕਾਜ ਏਕ ਨੀ ਸਰੈ, ਜਾਂ ਮੇਰੀ ਮੇਰੀ ਮਟ ਜਾਏ ਤਾਂ ਪ੍ਰਭਾਵ, ਮੇਰੀ ਜ਼ਮੀਨ ਜਾਏ ਤਾਂ ਮੇਰੀਆਂ ਕੋਟੀਆਂ, ਮੇਰੇ ਪੁੱਤਰ ਧੀਆਂ, ਮੇਰੇ ਸਾਗ ਸੰਬੰਧੀ ਰਿਸ਼ਤੇ, ਮੇਰੀ ਆਪਲ ਵੀ। ਇਸ ਤਰ੍ਹਾਂ ਜਿਹੜੀ ਮੈਂ ਪੁਣਾ ਕਰਦਾ ਇਹ, ਕਹਿੰਦੇ ਇਹ ਬੜਾ ਭਾਰੀ ਸ਼ਿਫਾ ਹੈ। ਇਹ ਜਿਵੇਂ ਉਹ ਬੀਜ ਦੇ ਅੰਦਰ ਜੜ ਹੁੰਦੀ ਹੈ ਨਾ, ਉਹ ਜੋ ਧਰਤੀ ਵਿੱਚ ਅਸੀਂ ਦਵਾ ਦਿੰਦੇ, ਫਿਰ ਇਹਦੇ ਵਿੱਚੋਂ ਜੜ ਜੀ ਬਾਹਰ ਨਿਕਲਣੀ ਸ਼ੁਰੂ ਹੋ ਜਾਂਦੀ ਹੈ, ਬੀਜ ਵਿੱਚੋਂ ਧਰਤੀ ਦੇ ਨਾਲ ਉਹਦਾ ਸੰਬੰਧ ਹੋ ਜਾਂਦਾ ਹੈ। ਉਹ ਕਹਿੰਦੇ ਜਿਹੜੇ ਅਹੂ ਭਾਵ ਹੈ, ਇਹ ਬੀਜ ਹੈ ਜਿਹੜਾ ਮੈਂ ਪੁਣਾ ਹੈ, ਮੈਂ ਕਹਿਣਾ ਹੈ, ਹਾਂ ਹਾਂ ਮੈਂ ਵਿੱਚੋਂ ਖੋਵੈ ਦੂਜਾ ਬੇਟਾ ਏਕੋ ਸੋਵੈ। ਇਹ ਕਹਿੰਦੇ ਬੜੀ ਭਾਰੀ ਸਿਫਾ ਕੀ ਇਹ ਜੜ ਹੈ, ਰਾਗ ਦੁਖ ਵੱਡ ਟਾਸ। ਇਸ ਤਰ੍ਹਾਂ ਫਿਰ ਇਹ ਦਰਖਤ ਬਣ ਜਾਂਦਾ ਹੈ, ਜਦੋਂ ਜੜ ਉਹ ਲੱਗ ਜਾਏ ਧਰਤੀ ਵਿੱਚ, ਅਕੂਰ ਫੁੱਟਿਆ ਆਉਂਦਾ ਹੈ, ਫਿਰ ਉਹਨੂੰ ਟਾਹਣੇ ਜੇ ਫੈਲ ਜਾਂਦੇ, ਫਿਰ ਅੰਦਰ ਜਿਹੜਾ ਕੋਈ ਅੱਗੇ ਰਾਗ ਹੈ, ਕਿਸੇ ਨਾਲ ਮੋਹ ਪਿਆਰ ਜਿਹਾ ਹੈ, ਅਤੇ ਕਿਸੇ ਨਾਲ ਦਵੈਸ਼ ਹੈ, ਬੈਰ ਭਾਵ ਹੈ, ਇਹੀ ਕਹਿੰਦੇ ਬੜੇ ਭਾਰੀ, ਕਹਿੰਦੇ ਦਰਖਤ ਦੇ ਟਾਹਣੇ ਹੰਦੋ। ਜਗ ਦਲ ਦੁੱਖ ਸੁੱਖ ਫਲ ਲੱਗੇ। ਇਸ ਤਰ੍ਹਾਂ ਸੰਸਾਰ ਦੇ ਵਿੱਚ ਕਹਿੰਦੇ ਜਿਹੜਾ ਇਹ ਜਿੰਨੇ ਜਾਗੀ ਜੀਵ ਹੈ ਇਹ ਕਹਿੰਦੇ ਸਾਰੇ ਕਹਿੰਦੇ ਪੱਤਰਿਆਂ ਵਾਂਗ ਹੈ ਰੱਖਦੇ। ਜਗ ਦਾ ਅਰਥ ਸੰਸਾਰ ਹੈ, ਜਗ ਦਾ ਅਰਥ ਜੀਵ ਵੀ ਹੈ। ਜਿੰਨੇ ਸੰਸਾਰ ਦੇ ਵਿੱਚ ਜੀਵ ਜੰਤ ਹੈ ਕਹਿੰਦੇ ਇਹ ਇਸ ਬਿਰਸ਼ ਦੇ ਕਹਿੰਦੇ ਪੱਤਰੇ ਹੈ, ਅਤੇ ਪੱਤਰਿਆਂ ਦੇ ਵਿੱਚ ਫਲ ਫਲ ਵੀ ਲੱਗੇ ਹੁੰਦੇ ਹੈ। ਇਹਨਾਂ ਨੂੰ ਜਿਹੜੇ ਦੁੱਖ ਅਤੇ ਸੁੱਖ ਹੈ ਇਹ ਪੱਤਰਿਆਂ ਵਿੱਚ ਫਲ ਲੱਗੇ ਹੋਏ ਹੈ। ਭਾਵ ਜਿਹੜੇ ਕੋਈ ਜੀਵਾਂ ਨੂੰ ਆ ਦੁੱਖ ਸੁੱਖ ਮਿਲ ਰਹੇ ਹੈ ਨਾ, ਦੁੱਖ ਭੋਗਦੇ ਔਖੇ ਹੋ ਰਹੇ ਸੁੱਖ ਵੀ ਲੈ ਬਣ ਰਹੇ ਹੈ, ਇਹੀ ਇਹਨਾਂ ਨੂੰ ਕਹਿੰਦੇ ਦੁੱਖ ਸੁੱਖ ਰੂਪੀ ਫਲ ਲੱਗੇ ਹੋਏ ਹਨ। ਗੁਰ ਭੱਜ ਹੋਏ ਬਿਨਾਸ਼। ਵੀ ਕਥਾ ਸੁਣਨ ਵਾਲੇ ਸਰੋਤੇ ਗੁਰਸਿੱਖਾ, ਗੁਰੂ ਨਾਨਕ ਸਾਹਿਬ ਦਾ ਭਜਨ ਸਰਨ ਕਰ, ਉਹਨਾਂ ਨੂੰ ਯਾਦ ਕਰ। ਇਹ ਜਿਹੜਾ ਕਹਿੰਦੇ ਦਰਖਤ ਜਿਹਾ ਹੈ ਨਾ, ਇਹਦਾ ਖਾਤਮਾ ਹੋ ਜਾਏਗਾ। ਭਾਵ ਜਿਹੜਾ ਅਗਿਆਨ ਰੂਪੀ ਬਿਰਸ਼ ਜਿਹਾ ਹੈ ਇਹ ਗੁਰੂ ਮਹਾਰਾਜ ਦਾ ਭਜਨ ਕਰਨ ਨਾਲ ਨਾਸ਼ ਹੋ ਜਾਏਗਾ, ਪੁੱਟਿਆ ਜਾਏਗਾ। ਚੌਪਈ ਸਪਤਮ ਬਾਸੁਰ ਸਗਰੋ ਐਸੇ। ਕਵੀ ਜੀ ਕਹਿੰਦੇ ਸੱਤਵੀਂ ਚਿਤ ਦਾ ਜਿਹੜਾ ਦਿਨ ਹੈ ਕਹਿੰਦੇ ਸਾਰਾ ਇਸ ਤਰ੍ਹਾਂ ਹੀ ਬੀਤ ਗਯੋ ਵਰਣਨ ਕੀਏ ਜੈਸੇ। ਇਸ ਤਰ੍ਹਾਂ ਮੈਂ ਪਿੱਛੇ ਵਰਣਨ ਕੀਤਾ ਕਥਨ ਕੀਤਾ, ਉਹ ਬੀਤ ਗਿਆ ਲੰਘ ਗਿਆ ਹੈ। ਬ੍ਰਾਹਮਣ ਕੇ ਨਰ ਜੋ ਤਹਿ ਗਏ। ਜਿਹੜੇ ਕੋਈ ਪਿੰਡਾਂ ਦੇ ਨਗਰਾਂ ਦੇ ਸ਼ਹਿਰਾਂ ਦੇ ਲੋਕ ਕਰਤਾਰਪੁਰ ਸਾਹਿਬ ਵਿੱਚ ਉੱਥੇ ਗਏ ਸੀ। ਪੁਰ ਕਰਤਾਰ ਰਹਿਤ ਸੋ ਭਏ। ਗੁਰੂ ਮਹਾਰਾਜ ਦੇ ਦਰਸ਼ਨ ਕਰਕੇ ਤੇ ਕਰਤਾਰਪੁਰ ਸਾਹਿਬ ਦੇ ਵਿੱਚ ਹੀ ਰਹਿ ਗਏ ਹਨ, ਵੀ ਦੋ ਚਾਰ ਦਿਨ ਆਪਾਂ ਹੋਰ ਦਰਸ਼ਨ ਕਰਾਂਗੇ। ਰੈਣ ਵਿਖੇ ਡੇਰਾ ਕਰ ਸੋਏ। ਸਾਰਿਆਂ ਨੇ ਰਾਤ ਸਮੇਂ ਆਪੋ ਆਪਣੇ ਡੇਰਾ ਕਰ ਲਿਆ, ਟਿਕਾਣਾ ਕਰ ਲਿਆ ਤੇ ਲੰਗਰ ਪਾਣੀ ਛਕ ਕੇ ਸੌ ਗਏ ਹਨ। ਜਿਨ ਮਨ ਦਰਸ਼ਨ ਪ੍ਰੇਮ ਭਿਗੋਏ। ਇਹਨਾਂ ਦੇ ਮਨ ਜਿਹੜੇ ਆ ਮਹਾਰਾਜ ਦੇ ਦਰਸ਼ਨ ਕਰਨ ਵਿੱਚ ਪ੍ਰੇਮ ਵਿੱਚ ਭਿੱਜੇ ਪਏ ਹਨ। ਸਵਾ ਜਾਮ ਜਾਮਨ ਰਹਿ ਜਬ ਹੀ। ਉਹ ਕਹਿੰਦੇ ਸਵਾ ਕਪਹਿਰ ਰਾਤ ਬਾਕੀ ਰਹਿ ਗਈ ਹੈ। ਸਭਨ ਇਸ਼ਨਾਨ ਕੀਓ ਉੱਠ ਤਬ ਹੀ। ਇਹਨੇ ਕਹਿੰਦੇ ਗੁਰੂ ਕੇ ਸਿੱਖ ਮਾਈ ਭਾਈ ਆਏ, ਮੁਸਲਮਾਨ ਆਏ, ਸਭ ਨੇ ਉੱਠ ਉੱਠ ਕੇ ਤਦੋਂ ਇਸ਼ਨਾਨ ਕਰ ਲਿਆ ਲਾ ਲਏ ਹਨ। ਬਹੁਰ ਬਿਲੋਕਹਿ ਸਤਿਗੁਰ ਤਾਈ। ਫਿਰ ਆ ਕੇ ਜਿੱਥੇ ਗੁਰੂ ਨਾਨਕ ਸਾਹਿਬ ਧਰਮਸ਼ਾਲਾ ਵਿੱਚ ਬੈਠੇ ਉੱਥੇ ਆ ਕੇ ਤੱਕਦੇ ਆ, ਦਰਸ਼ਨ ਦੀਦਾਰ ਕਰਦੇ ਹਨ। ਪਦ ਪੰਕਜ ਪਰ ਸੀਸ ਝੁਕਾਏ। ਵਾਰੋ ਵਾਰੀ ਗੁਰੂ ਮਹਾਰਾਜ ਦੇ ਚਰਨਾਂ ਕਮਲਾਂ ਉੱਪਰ ਸੀਸ ਝੁਕਾ ਰਹੇ ਹਨ। ਕੀਰਤਨ ਸੁਣ ਹੈ ਏਕ ਮਨ ਹੋਈ। ਚੌਂਕੜੇ ਮਾਰ ਕੇ ਬੈਠ ਜਾਂਦੇ ਆ ਸੰਗਤ ਵਿੱਚ, ਇੱਕ ਮਨ ਹੋ ਕੇ ਗੁਰਬਾਣੀ ਦਾ ਕੀਰਤਨ ਸੁਣਦੇ ਹਨ। ਹਿਰਦੇ ਵਿਕਾਰ ਨਾ ਵਿਆਪੇ ਕੋਈ। ਇਸ ਬਾਣੀ ਦੇ ਕੀਰਤਨ ਸੁਣ ਕਰਕੇ ਹਿਰਦੇ ਵਿੱਚ ਜਿਹੜੇ ਤਰ੍ਹਾਂ ਤਰ੍ਹਾਂ ਦੇ ਮੰਦ ਫੁਰਨੇ ਵਿਕਾਰ ਕੋਈ ਨੀ ਫੁਰਦੇ, ਕੋਈ ਨੀ ਚੁਪੜੇ, ਸਭ ਦੀਆਂ ਸੁਰਤਾਂ ਜੁੜੀਆਂ ਹੋਈਆਂ। ਅਸ਼ਟਮ ਦਿਵਸ ਪ੍ਰਕਾਸ਼ਿਓ ਭਾਨਾ। ਇਸ ਤਰ੍ਹਾਂ ਜਦੋਂ ਰਾਤ ਬਤੀਤ ਕੋਈ ਅੱਠਵੀਂ ਤਿਥ ਦਾ ਜਿਹੜਾ ਸੂਰਜ ਹੈ ਉਹ ਕਹਿੰਦੇ ਪ੍ਰਕਾਸ਼ਿਆ ਚੜ੍ਹਿਆ ਹੈ, ਦਿਨ ਚੜ੍ਹਿਆ ਹੈ ਸੂਰਜ ਦੇ ਚੜ੍ਹਨ ਨਾਲ ਹੀ। ਭੋਜਨ ਭੇ ਤਿਆਰ ਤਿਆਰ ਵਿਦ ਨਾਨਾ। ਗੁਰੂ ਕੇ ਲੰਗਰ ਵਿੱਚ ਤਰ੍ਹਾਂ ਤਰ੍ਹਾਂ ਦੇ ਜਿਹੜੇ ਭੋਜਨ ਤਿਆਰ ਹੋ ਗਏ ਹਨ। ਧਰਮਸਾਲ ਤੇ ਉੱਠ ਸੁਖ ਰਾਸਾ। ਇੱਧਰ ਗੁਰੂ ਮਹਾਰਾਜ ਜੀ ਜਿਸ ਵੇਲੇ ਅੰਮ੍ਰਿਤ ਵੇਲੇ ਦੀ ਦੀਵਾਨ ਦੀ ਸਮਾਪਤੀ ਹੋਈ ਹੈ, ਭੋਗ ਪਿਆ ਹੈ ਸੁਖਾਂ ਦੇ ਖਜ਼ਾਨਾ, ਸਤਿਗੁਰੂ ਧਰਮਸ਼ਾਲਾ ਵਿੱਚ ਉੱਠ ਖੜੋਤੇ ਹਨ। ਗਏ ਸੁਲੱਖਣੀ ਕੇਰ ਅਵਾਸਾ। ਜਿੱਥੇ ਆਪਣੀ ਪਤਨੀ ਦਾ ਵੱਖਰਾ ਘਰ ਸੀ ਉਸ ਦੇ ਘਰ ਵਿੱਚ ਚਲੇ ਗਏ ਹਨ। ਵਿਧ ਸੋ ਲੱਗੇ ਕਰਾਵਨ ਸ਼ਰਾਧੂ। ਵਿਧੀ ਪੂਰਵਕ ਸ਼ਰਧਾ ਸਹਿਤ ਜਿਹੜਾ ਲੰਗਰ ਪਾਣੀ ਨਜ਼ਰਸਾਨੀ ਵੀ ਸਾਰਾ ਤਿਆਰ ਕਰਵਾਉਣ ਲੱਗੇ ਹਨ। ਭਜ ਹੈ ਸਾਧ ਜਿਹ ਪਰਮ ਅਗਾਧੂ। ਜਿਸ ਅਗਾਧ ਸਰੂਪ ਗੁਰੂ ਨਾਨਕ ਸਾਹਿਬ ਨੂੰ ਬੜੇ ਬੜੇ ਸਾਧੂ ਵੀ ਜਪਦੇ ਹਨ, ਚੇਤੇ ਕਰਦੇ ਹਨ। ਪ੍ਰਾਪਤ ਮੁਕਤ ਲਏ ਜਿਨ ਨਾਮੋ, ਜਿਸ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਲਿਆ ਕਹਿੰਦੇ ਮੁਕਤੀ ਪ੍ਰਾਪਤ ਹੁੰਦੀ ਹੈ। ਤਾਹੇ ਸਾਧ ਕਿਆ ਕਰਵੇ ਕੰਮ, ਉਹਨੂੰ ਕਹਿੰਦੇ ਆਸਰਾਰ ਸਰੂਰ ਕਰਨ ਦਾ ਭਲਾ ਕੀ ਕੰਮ ਪਿਆ ਸੀ, ਕੀ ਸੀ ਉਹ ਤੈਂ ਵਾਧੂ ਸਮਝਦੇ ਸੀ। ਤਦੇ ਅਪ ਨਰ ਮਰਯਾਦਾ ਪਾਰਨ, ਇੱਥੇ ਹੁਣ ਕਵੀ ਜੀ ਆਮ ਮੰਨ ਰਿਹਾ ਵੀ ਮਰਨ ਤਾਂ ਲੋੜ ਨਹੀਂ ਸੀ, ਫਿਰ ਕਹਿੰਦਾ ਕਹਿੰਦੇ ਲੋਕੀ ਲੋਕਾਂ ਦੀ ਮਰਯਾਦਾ ਕਹਿੰਦੇ ਪੂਰੀ ਰੱਖਣ ਵਾਸਤੇ ਲੀਲਾ ਕਰਹੀ ਨਰਕ ਨਿਵਾਰਨ, ਜਿਹੜੇ ਨਰਕਾਂ ਦਾ ਦੁੱਖ ਨਿਵਰਤ ਕਰਨ ਵਾਲੇ ਸਤਿਗੁਰੂ ਲੀਲਾ ਹੀ ਕਰ ਰਹੇ, ਜਿਵੇਂ ਬੱਚੇ ਉਹ ਲੀਲਾ ਕਰਦੇ ਢੇਰੀ ਜਿਹੀਆਂ ਬਣਾ ਦਿੰਦੇ ਢਾ ਦਿੰਦੇ ਹੁੰਦੇ ਆ, ਮਹਾਰਾਜ ਦੀ ਇੱਕ ਲੀਲਾ ਹੀ ਹੈ। ਹੁਤੀ ਸਾਧ ਕੀ ਬਿਦ ਜੋ ਸਾਰੀ, ਹਾਂ ਕਹਿੰਦੇ ਜੋ ਸ਼ਰਧਾ ਸਹਿਤ ਸਾਰੀ ਬਿਰੀ ਸੀ ਲੰਗਰ ਪਾਣੀ ਦੀ, ਭਲੀ ਪ੍ਰਕਾਰ ਕੀਨ ਅਗਹਾਰੀ, ਪਾਪਾਂ ਦੇ ਨਾਸ਼ ਸਤਿਗੁਰੂ ਜੀ ਨੇ ਆਪ ਨਜ਼ਰਸਾਨੀ ਕਰਕੇ ਕੀਤੀ ਕਤਰੀ ਹੈ। ਉੱਠ ਪੁੰਨ ਗਮਨੇ ਦੇਗ ਸਥਾਨਾ, ਫਿਰ ਜਿੱਥੇ ਗੁਰੂ ਕਾ ਲੰਗਰ ਤਿਆਰ ਹੋ ਰਿਹਾ ਸੀ ਆਪਣੇ ਪਤਨੀ ਕੋਲੋਂ ਉੱਠ ਕੇ ਉਹ ਲੰਗਰ ਵਿੱਚ ਚਲੇ ਗਏ। ਸਰਬ ਬਿਲੋਕੇ ਭੋਜਨ ਨਾਨਾ, ਜਿਹੜੇ ਗੁਰੂ ਕੇ ਲਾਗਰੀਆਂ ਨੇ ਤਰ੍ਹਾਂ ਤਰ੍ਹਾਂ ਦੇ ਭੋਜਨ ਬਣਾਏ ਆ, ਸਾਰੇ ਗੁਰੂ ਮਹਾਰਾਜ ਨੇ ਨੰਬਰ ਵਾਰ ਵੇਖੇ ਹਨ। ਠੌਰ ਠੌਰ ਨਰ ਭੇਜ ਬੁਲਾਏ, ਉਦੋਂ ਬਾਅਦ ਥਾਵਾਂ ਥਾਵਾਂ ਤੇ ਲੋਕਾਂ ਨੂੰ ਭੇਜ ਕੇ ਭੋਜਨ ਛਕਣ ਲਈ ਬੁਲਾਇਆ ਸਦਿਆ। ਹੁਣ ਆਏ ਸਭ ਹੀ ਚੱਲ ਆਏ, ਗੁਰੂ ਮਹਾਰਾਜ ਦੀ ਆਗਿਆ ਸੁਣ ਕੇ ਸਾਰੇ ਚੱਲ ਚੱਲ ਕੇ ਆ ਗਏ ਹਨ। ਪੰਡਤ ਸੰਨਿਆਸੀ ਬੈਰਾਗੀ, ਉਹਨਾਂ ਵਿੱਚੋਂ ਵਿਦਵਾਨ ਵੀ ਆ ਗਏ, ਸੰਨਿਆਸੀ ਸਾਧੂ ਵੀ ਬੈਰਾਗੀ ਵੀ ਆ ਗਏ। ਜੋਗੀ ਪੁੰਨ ਆਏ ਵੱਡ ਭਾਗੀ, ਜਿਹੜੇ ਜੋਗ ਸਾਧਨਾ ਕਰਨ ਵਾਲੇ ਆ, ਕੰਨ ਵਿੱਚ ਮੁੰਦਰਾਂ ਜੀਆਂ ਪਾਉਣ ਵਾਲੇ ਜੋਗੀ, ਉਹ ਵੀ ਵੱਡੇ ਭਾਗ ਵਾਲੇ ਆ ਪਹੁੰਚੇ ਹਨ। ਅਵਰ ਭੇਖ ਕੇ ਤਿਕ ਤਹ ਆਏ, ਹੋਰ ਜਿਹੜੇ ਕੋਈ ਭੇਖਾਂ ਦੇ ਪੰਥਾਂ ਵਾਲੇ ਆ ਵੀ ਕਿੰਨੇ ਕੁ ਉੱਥੇ ਆ ਗਏ ਹਨ। ਸਭ ਗੁਰ ਪੰਥ ਪਾਤ ਵਸਾਏ, ਸਾਰਿਆਂ ਨੂੰ ਗੁਰੂ ਮਹਾਰਾਜ ਨੇ ਕਹਿੰਦੇ ਇਸ ਤਰ੍ਹਾਂ ਪੰਗਤਾਂ ਲਾ ਕੇ ਉਹ ਲਵਾ ਕੇ ਬਿਠਾ ਦਿੱਤਾ ਹੈ। ਚਾਰ ਬਰਨ ਹਿੰਦੂ ਤੇ ਹਥਾਏ, ਉਸ ਪੰਗਤ ਵਿੱਚ ਕਹਿੰਦੇ ਚਾਰੇ ਬਰਨਾਂ ਦੇ ਲੋਕ, ਬ੍ਰਾਹਮਣ ਵੀ, ਖੱਤਰੀ ਵੀ, ਵੈਸ ਵੀ, ਸ਼ੂਦਰ ਵੀ, ਜਿਹੜੇ ਹਿੰਦੂ ਲੋਕ ਵੀ ਹਨ ਉਸ ਸਥਾਨ ਤੇ, ਭਿੰਨ ਭਿੰਨ ਸਭ ਦੀਨ ਬਿਠਾਏ, ਸਾਰਿਆਂ ਨੂੰ ਕਹਿੰਦੇ ਪੰਗਤਾਂ ਵਿੱਚ ਵੱਖਰਾ ਵੱਖਰਾ ਕਰਕੇ ਬਿਠਾ ਦਿੱਤਾ ਹੈ। ਮਿਲੇ ਬਹੁਤ ਸਿੱਖ ਸੇਵਕ ਬਰਿੰਦਾ, ਉਹ ਜਿਹੜੇ ਗੁਰੂ ਕੇ ਸਿੱਖ ਸੇਵਕ ਸਜੇ ਉਹ ਵੀ ਉੱਥੇ ਬਹੁਤ ਮਿਲ ਗਏ, ਇਕੱਠਿਆਂ ਹੋ ਗਏ। ਪਾਤ ਵਸਾਈ ਸ੍ਰੀ ਸੁਖ ਕੰਦਾ, ਗੁਰਸਿੱਖਾਂ ਦੀ ਜਿਹੜੀ ਪੰਗਤ ਹੈ ਸੁੱਖਾਂ ਦੇ ਬੱਦਲ ਨੂੰ ਸਤਿਗੁਰੂ ਨੇ ਵੱਖਰਿਆਂ ਬਿਠਾ ਦਿੱਤੀ। ਆਇਸ ਦੀਨ ਅਰਾਲਕ ਤਾਏ, ਉਸ ਤੋਂ ਬਾਅਦ ਜਿਹੜਾ ਰਸੋਈਆ ਗੁਰਸਿੱਖ ਨੂੰ ਆਗਿਆ ਕੀਤੀ ਹੈ, ਪ੍ਰਥਮੇ ਸਤ ਨਾਮ ਮੁਖ ਗਾਏ, ਜਿੰਨੀਆਂ ਪੰਗਤਾਂ ਲੱਗੀਆਂ ਹੈ ਸਾਰਿਆਂ ਨੂੰ ਤੂੰ ਕਹਿ ਵੀ ਮੁਖੋਂ ਸਤਨਾਮ ਵਾਹਿਗੁਰੂ ਦਾ ਜਾਪ ਕਰਨੇ ਸਾਰੇ, ਸਭ ਕੋ ਦੇਹੋ ਆਹਾਰ ਵਰਤਾਈ, ਰੋਏ ਸਤਨਾਮ ਦਾ ਜਾਪ ਕਰੀ ਜਾਣ ਫਿਰ ਵੀ ਤੁਸੀਂ ਸਾਰੇ ਲਾਂਗਰੀ ਜਨ ਮਿਲ ਕੇ ਇਹ ਭੋਜਨ ਵਰਤਾ ਰਹੇ ਹੋ। ਜੇ ਕੋ ਚਾਹੈ ਸੋ ਦੇਹ ਪਹੁੰਚਾਈ, ਜੇ ਕੋਈ ਫੇਰ ਵੀ ਚਾਹੁੰਦਾ ਉਹਨੂੰ ਫੇਰ ਕਹਿੰਦੇ ਹੋ ਭੋਜਨ ਪਹੁੰਚਾ ਦਿਓ, ਹੀ ਦੇ ਦਿਓ। ਉੱਚੇ ਥਲ ਪਰ ਬੈਠੇ ਸਵਾਮੀ, ਜੋ ਗੁਰੂ ਮਹਾਰਾਜ ਆਪ ਕਹਿ ਕੇ ਉੱਚੇ ਸਥਾਨ ਤੇ ਬੈਠ ਗਏ ਹਨ। ਸਭਨ ਬਿਲੋਕਤ ਅੰਤਰ ਜਾਮੀ, ਦਿਲਾਨੀਆਂ ਜਾਣਨ ਵਾਲੇ ਅੰਤਰ ਜਾਮੀ ਹੈ ਸਾਰਿਆਂ ਨੂੰ, ਕਰੇ ਉੱਚੇ ਥਾਂ ਬੈਠੇ ਹੋਏ, ਪਰੋਸਨ ਲੱਗੇ ਆਹਾਰ ਕਨੇਰਾ, ਇਸੇ ਵੇਲੇ ਜਿਹੜੇ ਲਾਂਗਰੀ ਸਿੱਖ ਹੈ ਬਹੁਤਾ ਭੋਜਨ ਜਾਂ ਥਾਲਾਂ ਵਿੱਚ ਪਰੋਸਣ ਲੱਗ ਪਏ, ਖੁੱਲੇ ਰੱਖਣ ਲੱਗ ਪਏ, ਬਹੁਤ ਰਸੋਈਏ ਹੋਏ ਬਿਨ ਦੇਰਾ, ਬਹੁਤੇ ਰਸੋਈਏ ਲੱਗ ਗਏ, ਕੋਈ ਦੇਰੀ ਜੀ ਨਹੀਂ ਕੀਤੀ ਹੈ, ਫਟਾਫਟ ਹੀ ਲੰਗਰ ਪਰੋਸਦਾ ਹੈ। ਇੱਕ ਵਾਰ ਦੇ ਆਵੇਂ ਜਾਹੀ, ਇਸ ਦੇ ਤਾਈ ਕਹਿੰਦੇ ਥਾਲ ਦੇ ਵਿੱਚ ਇੱਕ ਵਾਰ ਭੋਜਨ ਦੇ ਆਉਂਦੇ ਹਨ। ਪਹੁਰਨ ਜਾਚਨ ਕੀ ਰਹਿ ਚਾਹੀ, ਮੁੜ ਕੇ ਉਹਨੂੰ ਕਹਿੰਦੇ ਮੰਗਣ ਦੀ ਕੋਈ ਚਾਹਨਾ ਹੀ ਨਹੀਂ ਰਹਿੰਦੀ, ਇੰਨਾ ਖੁੱਲਾ ਹੀ ਪਾ ਦਿੰਦੇ ਹੈ। ਮਾੜਾ ਮਾੜਾ ਕੜਛੀਆਂ ਜਾਂ ਭੂਰਾ ਭੂਰਾ ਮਾਂਗੂ ਨਹੀਂ ਦਿੰਦੇ। ਜਹਿ ਮਾਨਵ ਕੀ ਗਿਣਤੀ ਨਾਹੀ। ਹਾਂ, ਜਿੱਥੇ ਕਹਿੰਦੇ ਪੰਗਤਾਂ ਵਿੱਚ ਕੋਈ ਲੋਕਾਂ ਦੀ ਕੋਈ ਗਿਣਤੀ ਮਿਣਤੀ ਨਹੀਂ, ਬੇਹਿਸਾਬੇ ਬੈਠੇ। ਸਭਨ ਦੀਨ ਕੋ ਛੂਛ ਨ ਆਹੀ। ਸਾਰਿਆਂ ਨੂੰ ਕਹਿੰਦੇ ਖੁੱਲਾ ਗਰਭਾਈ ਦੇ ਤਾ, ਕੋਈ ਭੋਜਨ ਤੋਂ ਖਾਲੀ ਬਿਨਾਂ ਨਹੀਂ ਰਿਹਾ ਹੈ। ਪੰਚਾਮ੍ਰਿਤ ਕਚੌਰੀ ਪੂਰੀ। ਉਹਨਾਂ ਵਿੱਚ ਕਿਹੜੇ ਕਿਹੜੇ ਭੋਜਨ ਹੈ? ਕਹਿੰਦੇ ਕੜਾ ਪ੍ਰਸ਼ਾਦ ਹੈ, ਕਚੌਰੀਆਂ ਬਣੀਆਂ ਵਿੱਚੇ ਪੂਰੀਆਂ ਹਨ। ਪਾਇਸ ਪੂਪ ਸਾਦ ਜਿਨ ਪੂਰੀ। ਪਾਇਸ ਨਾਲ ਜਿਹੜੀ ਖੀਰ ਤਸ਼ਮਈ ਬਣੀ ਹੋਈ ਹੈ, ਪੂੜੇ ਬਣੇ ਹੈ ਜਿਨ੍ਹਾਂ ਦੇ ਬਹੁਤ ਸਵਾਦ ਹੈ, ਤਕੜੇ ਸਵਾਦੀ ਬਣੇ ਹੈ ਸਾਰੇ ਭੋਜਨ। ਸਿਤਾ ਕ੍ਰਿਤ ਬਹੁ ਉਪਰ ਪਾਏ। ਇਸ ਤਰ੍ਹਾਂ ਜਿਹੜੀ ਖੰਡ ਹੈ ਉਹਦੇ ਉੱਪਰ ਬਹੁਤਾ ਘਿਓ ਪਾਇਆ ਹੋਇਆ ਹੈ। ਤਦ ਸਲਵਣ ਨੀਕੇ ਮਨ ਪਾਏ। ਇਸ ਤਰ੍ਹਾਂ ਦਹੀਂ ਜਿਹੜਾ ਲੂਣ ਦੇ ਸਹਿਤ ਹੈ, ਚੰਗਾ ਮਨ ਨੂੰ ਭਾਉਂਦਾ, ਵਧੀਆ ਹੈ ਦਹੀਂ ਛਕਣ ਛਕਾਉਣ ਵਾਸਤੇ। ਸੂਖਮ ਚਾਵਰ ਪਹਿਤ ਜੋ ਚਾਹੀ। ਕਹਿੰਦੇ ਬਰੀਕ ਕਿਸਮ ਦੇ ਜਿਹੜੇ ਚੌਲ ਬਣਾਏ ਹੋਏ, ਜੇ ਕੋਈ ਚਾਹੁੰਦਾ ਉਹਨੂੰ ਦਾਲ ਨਾਲ ਦੇ ਦਿੰਦੇ ਆ ਚੌਲਾਂ ਦੇ ਛਕਣ ਲਈ। ਤੁਰਤ ਪਚਾਵੇ ਸਭ ਕੇ ਪਾ। ਜਿਹੜਾ ਕੋਈ ਇਸ਼ਾਰਾ ਕਰਦਾ ਵੀ ਮੈਨੂੰ ਤਾਂ ਦਾਲ ਚੌਲ ਚਾਹੀਦੇ, ਮੈਂ ਨੀ ਪੂਰੀਆਂ ਪੂਰੇ ਖਾਣੇ, ਉੱਥੇ ਝੱਟ ਪੱਟ ਉਹਦੇ ਕੋਲ ਪਹੁੰਚਾ ਦਿੰਦੇ ਹਨ। ਭਇਓ ਆਹਾਰ ਅਖੋਟ ਸਭ ਭਾਂਤੀ। ਹਾਂ, ਕਵੀ ਜੀ ਕਹਿੰਦੇ ਉਹ ਗੁਰੂ ਕੇ ਭੰਡਾਰੇ ਵਿੱਚ ਜਿਹੜਾ ਭੋਜਨ ਹੈ ਸਭ ਤਰ੍ਹਾਂ ਕਰਕੇ ਅਮੁੱਕ ਖੋਟੀ ਹੋਇਆ ਹੈ। ਬਿਸਮ ਭਏ ਗਤ ਕੇ ਨਾ ਜਾਤੀ। ਇੰਨੇ ਛਕਣ ਵਾਲੇ ਸਾਰੇ ਚਰਜੇ ਹੋ ਗਏ, ਕਿਸੇ ਨੇ ਕਹਿੰਦੇ ਰੀਤੀ ਜਾਣੀ ਨਹੀਂ। ਸਰਬ ਅਗਾਏ ਉੱਠੇ ਜਿਹ ਕਾਲਾ। ਇਸ ਵੇਲੇ ਸਾਰੇ ਜਿਹੜੇ ਲੋਕ ਰੱਜ ਰੱਜ ਕੇ ਉੱਠ ਖੜੋਤੇ ਹਨ। ਕਹਿਓ ਅਰਾਲਕ ਸੰਗ ਕਿਰਪਾਲਾ। ਉਸ ਵੇਲੇ ਜਿਹੜੇ ਰਸੋਈਆ ਉਹਨਾਂ ਦੇ ਸਾਥ ਸਤਿਗੁਰੂ ਨੇ ਉਹ ਬਚਨ ਕਿਹਾ ਹੈ। ਦੇਹੋ ਅਚਵ ਅਬ ਆਪ ਹਾਰਾ। ਪਹਿਲੀ ਪੰਗਤ ਹੁਣੇ ਛਕ ਛਕਾ ਗਈ ਹੈ, ਹੁਣ ਹੁਣ ਥੋੜੇ ਥੋੜੇ ਆਉਣਗੇ, ਤੁਸੀਂ ਹੁਣ ਆਪ ਸਾਰੇ ਜਾਣੇ ਛਕ ਲਓ। ਬਹਰੋ ਦੇਖ ਕੀ ਜੈਕਾਰ। ਉਦੋਂ ਬਾਅਦ ਫਿਰ ਸਾਰੇ ਤੁਸੀਂ ਲਾਗਰੀਆਂ ਨੇ ਸਾਰੀ ਦਿਹਾੜੀ ਗੁਰੂ ਕੇ ਭੋਜਨ ਛਕਾਉਣ ਦਾ ਕੰਮ ਕਰੀ ਕਰਾਈ ਜਾਣਾ। ਜਾਮ ਜਾਮਨੀ ਲਓ ਜੋ ਕੋਈ। ਗੱਲ ਕੀ ਮਹਾਰਾਜ ਕਹਿੰਦੇ ਪਹਿਰ ਰਾਤ ਜਾਂਦਿਆਂ ਤੱਕ ਜੋ ਵੀ ਕੋਈ ਆਉਂਦਾ ਹੈ ਆਵਹਿ ਜੇ ਅਚਵਾਓ ਰਸੋਈ। ਜਿਹੜਾ ਕੋਈ ਪਹਿਰ ਰਾਤ ਜਾਂਦੀ ਤੱਕ ਆਉਂਦਾ ਹੈ ਉਹਨੂੰ ਭੋਜਨ ਛਕੀ ਛਕਾਈ ਛਕਾਈ ਜਾਓ ਤੁਸੀਂ। ਅਸ ਕਹਿ ਧਰਮ ਸਾਲ ਪ੍ਰਭ ਆਏ। ਕਿਉਂ ਗੁਰੂ ਮਹਾਰਾਜ ਬਚਨ ਕਹਿ ਕੇ ਆਪ ਧਰਮਸ਼ਾਲਾ ਵਿੱਚ ਆ ਪਹੁੰਚੇ। ਬੈਠੇ ਨਰ ਦਰਸਹਿ ਸੁਖ ਪਾਏ। ਆ ਬੈਠੇ ਹੈ ਤੇ ਮਾਈ ਭਾਈ ਦਰਸ਼ਨ ਕਰਕੇ ਸੁਖ ਪਾ ਰਹੇ ਹਨ। ਦੂਰ ਦੂਰ ਲਾਓ ਸੁਧ ਅਸ ਹੋਈ। ਇਸ ਤਰ੍ਹਾਂ ਦੀ ਜਿਹੜੀ ਖਬਰ ਸਾਰ ਬਹੁਤ ਦੂਰ ਤੂਕ ਤੱਕ ਹੋ ਗਈ। ਲੱਗੇ ਸਮਾਵਨ ਜਗ ਗੁਰ ਜੋਈ। ਗੁਰੂ ਨਾਨਕ ਸਾਹਿਬ ਜਿਹੜੇ ਸੰਸਾਰ ਦੇ ਗੁਰੂ ਹੈ ਉਹ ਹੁਣ ਬਈ ਜੋਤੀ ਜੋਤ ਸਮਾਉਣ ਲੱਗੇ ਹਨ। ਸੁਣ ਸੁਣ ਧਨੀ ਸ਼ਾਹ ਜੇ ਰਾਜਾ। ਇਸ ਗੱਲ ਨੂੰ ਸੁਣ ਸੁਣ ਕੇ ਧਨੀ ਵੀ ਸ਼ਾਹੂਕਾਰ ਵੀ ਰਾਜੇ ਵੀ। ਤੂਰਨ ਆਵੇ ਤਜ ਤਜ ਕਾਜਾ। ਆਪੋ ਆਪਣੇ ਕੰਮਾਂ ਨੂੰ ਛੱਡ ਛੱਡ ਕੇ ਬੜੀ ਛੇਤੀ ਤੁਰੇ ਆਉਂਦੇ ਚਲੇ ਆ। ਹਿੰਦੂ ਤੁਰਕ ਸੁਣਹਿ ਜੇ ਕੋਈ। ਆਵੇ ਕੋਈ ਹਿੰਦੂ ਹੈ ਜਾਂ ਕੋਈ ਮੁਸਲਮਾਨ, ਜਿਹੜਾ ਵੀ ਇਹ ਸੁਣਦਾ ਆਵੇ ਧਾਏ ਦੇਖ ਹੈ ਸੋਈ। ਦੌੜ ਕੇ ਆਉਂਦਾ ਹੈ ਤੇ ਗੁਰੂ ਮਹਾਰਾਜ ਦੇ ਅੰਤਮ ਦਰਸ਼ਨ ਕਰਦਾ ਹੈ। ਪਾਰਸ ਲੈਣ ਰੰਕ ਜਿਮ ਦੌਰੇ। ਜਿਵੇਂ ਕਹਿੰਦੇ ਕੰਗਾਲ ਲੋਕ ਪਾਰਸ ਦੀਆਂ ਬੱਟੀ ਲੈਣ ਲਈ ਭਜੇ ਹੋਣ। ਆਵੇ ਮਗ ਗੁਰ ਕੇ ਚੌ ਫੇਰੇ। ਇਸ ਤਰ੍ਹਾਂ ਜਿੱਥੇ ਗੁਰੂ ਮਹਾਰਾਜ ਜੀ ਰਹਿ ਰਹੇ ਹਨ ਉਸ ਰਸਤੇ ਤੋਂ ਚਾਰ ਛਪੇਰੇ ਤੋਂ ਚਲੇ ਆਉਂਦੇ ਜਥੇ ਬਨ ਬਨ ਕੇ। ਨਰ ਨਾਰੀ ਉਰ ਧਾਰ ਹੁਲਾਸੂ। ਜਿੰਨੇ ਮਾਈ ਭਾਈ ਹੈ ਮਹਾਰਾਜ ਦੇ ਦਰਸ਼ਨ ਕਰਨ ਦਾ ਇਹਦੇ ਵਿੱਚ ਬੜਾ ਹੁਲਾਸ ਹੈ। ਭੇ ਬਿਰਕਤ ਸਮਤ ਜੇ ਅਵਾਸੂ। ਜਿਵੇਂ ਕਹਿੰਦੇ ਬਿਰਕਤ ਹੁੰਦੇ ਹੈ ਨਾ, ਉਸ ਤਰ੍ਹਾਂ ਕਹਿੰਦੇ ਸਾਰਿਆਂ ਨੇ ਉਪਰਾਮ ਹੋ ਕੇ ਘਰ ਜੇ ਕੰਮ ਜੇ ਛੱਡ ਦਿੱਤੇ, ਘਰ ਵੀ ਛੱਡ ਦਿੱਤੇ। ਗ੍ਰਾਮ ਨਗਰ ਜਹ ਤਹ ਸੁਧ ਹੋਈ। ਜਿਹੜੇ ਕੋਈ ਪਿੰਡ ਹਨ ਨਗਰ ਹਨ ਜਿੱਥੇ ਕਿੱਥੇ ਮਹਾਰਾਜ ਦੇ ਜੋਤੀ ਜੋ ਸਮਾਉਣ ਦੀ ਖਬਰ ਸਾਰ ਹੋਈ ਟੋਨਾ ਕਰ ਮੋਹੇ ਜਨ ਸੋਈ, ਸਾਰੇ ਕਹਿੰਦੇ ਤੁਰੇ ਆਉਂਦੇ ਆ ਮਾਨੋ ਕਿਸੇ ਨੇ ਟੂਣਾ ਜਾ ਕਰਕੇ ਮੋਲੇ ਖਿੱਚ ਲਏ ਆ, ਪਰ ਜੇ ਰਹਿ ਨਾ ਕਿਸੂ ਪ੍ਰਕਾਰ, ਕਿਸੇ ਦੇ ਰੋਕਿਆ ਹੋਇਆ ਕਹਿੰਦੇ ਕੋਈ ਰਹਿੰਦੇ ਹੀ ਨਹੀਂ ਹਨ, ਆਵੇ ਗਮਨੇ ਪੁਰ ਕਰ ਤਾਰਾ। ਆ ਜਦੋਂ ਸੁਣਦੇ ਵੀ ਮਹਾਰਾਜ ਤਾਂ ਹੁਣ ਜਾ ਰਹੇ ਸੱਚਖੰਡ ਨੂੰ, ਬਸ ਕਰਤਾਰਪੁਰ ਸਾਹਿਬ ਨੂੰ ਤੁਰੇ ਆਉਂਦੇ ਭੱਜੇ ਆਉਂਦੇ, ਜਿਨ ਕੋ ਸ਼ਕਤ ਚੱਲਣ ਮਗ ਨਾਹੀ, ਇਹਨਾਂ ਬਜ਼ੁਰਗਾਂ ਦੀ ਕਹਿੰਦੇ ਉਹ ਰਸਤੇ ਵਿੱਚ ਚੱਲਣ ਵਿੱਚ ਤਾਕਤ ਹੈ ਨੀ, ਸ਼ਕਤੀ ਹੈ ਨੀ, ਦੁਰਬਲ ਅੰਗ ਹੀਨ ਜੇ ਆਹੀ, ਜਿਹੜੇ ਕਹਿੰਦੇ ਅੰਗਾਂ ਕਰਕੇ ਬਹੁਤ ਕਮਜ਼ੋਰ ਜੇ ਲਿੱਸੇ ਜੇ ਹੋਏ ਮਰੁੜੇ ਜੇ ਸਨ, ਦੋਹਰਾ ਬਾਤ ਸੁਣੈ ਜਿਸ ਨਿਕਟ ਤੇ, ਜੇ ਸਿੱਖ ਦੇ ਕੋਲੋਂ ਵੀ ਗੱਲਬਾਤ ਮਹਾਰਾਜ ਦੇ ਸਮਾਉਣ ਦੀ ਸੁਣਦੇ, ਸਰਵਨ ਦੁਆਰਾ ਸੋਏ, ਉਹ ਕਹਿੰਦੇ ਲਿੱਸੇ ਕਮਜ਼ੋਰ ਜੇ ਕੰਨਾਂ ਦੁਆਰਾ ਸੁਣਦੇ ਵੀ ਗੁਰੂ ਨਾਨਕ ਸਾਹਿਬ ਤਾਂ ਜਾ ਰਹੇ ਸੱਚਖੰਡ, ਪਾਵਤ ਬਲ ਜਨ ਤਨ ਬਿਖੈ, ਯਾਨੀ ਜਿਹੜਾ ਸੁਣਨਾ ਹੈ ਨਾ ਉਹੀ ਯਾਨੀ ਕਹਿੰਦੇ ਸਰੀਰ ਵਿੱਚ ਬਲ ਪੈ ਆਉਂਦੇ, ਇਸ ਪਲ ਪਾ ਲੈਂਦੇ ਆ ਤਾਕਤ ਮਿਲ ਜਾਂਦੀ ਹੈ, ਚੱਲਣ ਹਰਖ ਮਨ ਹੋਏ, ਮਨ ਦੇ ਵਿੱਚ ਵੀ ਆਪਾਂ ਵੀ ਚੱਲੀਆ ਖੁਸ਼ੀ ਹੋ ਰਹੀ ਹੈ, ਚੌ ਪਈ ਬਿਦਤ ਪਈ ਸੁਧ ਜਹਤ ਹੈ ਸਾਰੇ, ਜਿੱਥੇ ਕਿੱਥੇ ਹਰ ਥਾਂ ਇਹ ਜਿਹੜੀ ਕਹਿੰਦੇ ਗੱਲ ਪ੍ਰਗਟ ਹੋ ਗਈ, ਖਬਰਸਾਰ ਹੋ ਗਈ ਹੈ, ਲੱਗੇ ਤਜਨ ਤਨ ਪ੍ਰਥਮ ਉਚਾਰੇ, ਇਹ ਗੁਰੂ ਨਾਨਕ ਸਾਹਿਬ ਜੀ ਨੇ ਪਹਿਲਾਂ ਹੀ ਦੱਸ ਦਿੱਤਾ ਵੀ ਹੁਣ ਅਸੀਂ ਸੱਚਖੰਡ ਜਾ ਰਹੇ ਹਾਂ, ਜਿਹ ਜਿਹ ਸੁਣੀ ਸ਼ਕਤ ਜਿਹ ਆਵਨ, ਜਿੱਥੇ ਜਿੱਥੇ ਕਹਿੰਦੇ ਕਿਸੇ ਨੇ ਸੁਣੀ ਹੈ, ਜਿੱਥੋਂ ਕਿਸੇ ਦੀ ਆਉਣ ਦੀ ਤਾਕਤ ਹੈ, ਆਏ ਨਰ ਨਿਜ ਦੁੱਖ ਨਸਾਵਨ, ਆਪੋ ਆਪਣੇ ਦੁੱਖਾਂ ਗੁਨਾਹਾਂ ਨੂੰ ਨਾਸ਼ ਕਰਨ ਲਈ ਲੋੜ ਆਏ ਹੈ ਸਭ ਹੀ, ਸ੍ਰੀ ਮੁਖ ਸੋ ਅਸ ਆਇਸ ਹੋਈ, ਬਹੁਤੇ ਲੋਕ ਮਾਈ ਭਾਈ ਇਕੱਠਿਆਂ ਹੋ ਗਏ, ਗੁਰੂ ਮਹਾਰਾਜ ਦੇ ਮੁਖ ਤੋਂ ਇਸ ਤਰ੍ਹਾਂ ਦੀ ਆਗਿਆ ਸਭ ਨੂੰ ਹੋ ਗਈ ਹੈ, ਦੇਗ ਆਹਾਰ ਅਚੈ ਸਭ ਕੋਈ, ਜਿੰਨੇ ਵੀ ਭਾਈ ਇੱਥੇ ਆ ਗੁਰੂ ਕੇ ਲੰਗਰ ਵਿੱਚ ਸਭ ਨੇ ਭੋਜਨ ਛਕਣਾ ਹੈ, ਨੀਚ ਕੇ ਉੱਚ ਰਾਏ ਕਾ ਰਾਣਾ, ਭਾਵੇਂ ਨੀ ਜਾਤੀ ਦਾ ਭਾਵੇਂ ਉੱਚ ਜਾਤੀ ਦਾ ਭਾਵੇਂ ਕੋਈ ਰਾਣਾ ਹੈ ਜਾਂ ਰਾਏ ਰਾਜਾ ਹੈ, ਭੋਜਨ ਖਾਏ ਦੇਗ ਤੇ ਨਾਨਾ, ਇਹ ਮਹਾਰਾਜ ਨੇ ਹੁਕਮ ਕਰ ਦਿੱਤਾ ਵੀ ਤਰ੍ਹਾਂ ਤਰ੍ਹਾਂ ਦਾ ਜਿਹੜਾ ਭੋਜਨ ਸਭ ਨੇ ਲੰਗਰ ਵਿੱਚੋਂ ਹੀ ਛਕਣਾ ਹੈ, ਆਪਣਾ ਨਾ ਕੋ ਕਰ ਹੈ ਪੁਰ ਆਏ, ਹੈ ਕਰਤਾਰਪੁਰ ਸਾਹਿਬ ਦੇ ਵਿੱਚ ਆ ਕੇ ਆਪਣਾ ਲੰਗਰ ਪਾਣੀ ਕੋਈ ਨਾ ਤਿਆਰ ਕਰੇ ਨਾ ਬਣਾਵੇ, ਸੁਣ ਸਿੱਖਾਂ ਨੂੰ ਸਭ ਹੁਣ ਸੁਣਾਏ, ਹਾਂ ਮਹਾਰਾਜ ਤੋਂ ਸੁਣ ਕੇ ਸਿੱਖਾਂ ਨੇ ਅੱਗੇ ਸਾਰਿਆਂ ਨੂੰ ਸੁਣਾ ਦਿੱਤਾ ਵੀ ਇਹ ਹੁਕਮ ਹੈ, ਅਸ਼ਟਮ ਦਿਵਸ ਬਤੀਤਿਓ ਸੋਈ, ਇਸ ਤਰ੍ਹਾਂ ਅੱਠਵੀਂ ਦਾ ਚਿੱਤ ਦਾ ਜਿਹੜਾ ਦਿਨ ਉਹ ਸਾਰਾ ਪਿੰਡਿਆ ਪੂਰਾ ਹੋਇਆ, ਸ੍ਰੀ ਗੁਰ ਨਿਕਟ ਭੀਰ ਬਹ ਹੋਈ, ਗੁਰੂ ਮਹਾਰਾਜ ਦੇ ਕੋਲੇ ਤਾਂ ਅੱਠਵੀਂ ਚਿੱਤ ਨੂੰ ਅੱਗੇ ਨਾਲੋਂ ਵੀ ਜ਼ਿਆਦਾ ਭੀੜ ਹੋ ਗਈ, ਜ਼ਿਆਦਾ ਇਕੱਠਿਆ ਹੋ, ਇੱਕ ਸਹਿਸ ਦੋ ਸਹਿਸ ਕੇ ਟੋਲਾ, ਕੋਈ ਹਜ਼ਾਰ ਦਾ ਜੱਥਾ ਕੋਈ ਦੋ ਹਜ਼ਾਰ ਦਾ ਜੱਥਾ, ਆਏ ਹਟ ਹੈ ਕਰ ਦਰਸ ਅਮੋਲਾ, ਮਹਾਰਾਜ ਦਾ ਦਰਸ਼ਨ ਕਰਕੇ ਆਉਂਦੇ ਹਨ, ਅਮੋਲਕ ਦਰਸ਼ਨ ਕਰਕੇ ਫਿਰ ਮੱਥਾ ਟੇਕ ਕੇ ਵਾਪਸ ਮੁੜ ਜਾਂਦੇ, ਪਰੇ ਹੋ ਜਾਂਦੇ, ਮਿਲ ਹੈ ਪਰਸ ਪਰ ਸੁਜਸ ਸੁਣਾਵੇ, ਆਪੋ ਵਿਜੀ ਇੱਕ ਦੂਸਰੇ ਨਾਲ ਮਿਲਦੇ ਆ, ਸ੍ਰੇਸ਼ ਜਸ ਸੁਣਾਉਂਦੇ ਹਨ, ਸ੍ਰੀ ਨਾਨਕ ਗਾਵੇ, ਸੋਭਾ ਵਾਲੇ ਗੁਰੂ ਨਾਨਕ ਸਾਹਿਬ ਜੀ ਧੰਨ ਹੈ, ਸੋਭਾ ਵਾਲੇ ਗੁਰੂ ਨਾਨਕ ਸਾਹਿਬ ਜੀ ਧੰਨ ਹੈ, ਉਹ ਹੀ ਕਹਿੰਦੇ ਜੈ ਜੈ ਕਾਰ ਜਹਾਂ ਤਹ ਹੋਵਤ, ਕਿੱਥੇ ਕਿੱਥੇ ਗੁਰੂ ਨਾਨਕ ਸਾਹਿਬ ਜੀ ਦਾ ਜੈ ਜੈ ਕਾਰ ਦਾ ਆਵਾਜ਼ਾ ਹੋ ਰਿਹਾ, ਮਨ ਹੁਕ ਕਰਮਨ ਕੀ ਮਲ ਧੋਵਤ, ਮਹਾਰਾਜ ਦੀ ਜੈ ਜੈ ਕਾਰ ਕਰਕੇ ਸਾਰੇ ਲੋਕ ਆਪਣੇ ਖੋਟੇ ਕਰਮਾਂ ਦੀਆਂ ਮੈਲਾਂ ਧੋ ਰਹੇ, ਦੇਖ ਕਰਨਾ ਦ੍ਰਿਸ਼ਟ ਕਿਰਪਾਲਾ, ਗੁਰੂ ਮਹਾਰਾਜ ਦਿਆਲੂ ਕਿਰਪਾਲੂ ਸਭ ਪੱਲੀ ਮੇਰ ਭਰੀ ਨਿਗਾਹ ਨਾਲ ਤੱਕਦੇ, ਜਸ ਇੱਛਾ ਤਸ ਪੁਰ ਹੈ ਦਿਆਲਾ, ਇਸ ਤਰ੍ਹਾਂ ਦੀ ਕੋਈ ਇੱਛਾ ਲੈ ਕੇ ਆਇਆ ਦਿਆਲੂ ਸਭ ਦੀ ਪੂਰੀ ਅੱਜ ਕਰੀ ਜਾ ਰਹੇ, ਵਿਪਰ ਬੈਸ ਖੱਤਰੀ ਬਹੁ ਆਏ, ਬ੍ਰਾਹਮਣ ਵੀ ਬੈਸ ਵੀ ਖੱਤਰੀ ਵੀ ਬਹੁਤ ਹੀ ਆ ਗਏ, ਸ਼ੂਦਰ ਤੁਰਕ ਭੀੜ ਧਰ ਪਾਏ, ਸ਼ੂਦਰਾਂ ਦੀ ਮੁਸਲਮਾਨਾਂ ਦੀ ਭੀੜ ਹੈ, ਬੜਾ ਪ੍ਰੇਮ ਧਾਰ ਕੇ ਆਏ ਸਾਰੇ, ਜੇ ਮੁਲਤਾਨ ਮਦੀਨੇ ਮਾਹੀ, ਜਿਹੜੇ ਮੁਲਤਾਨ ਸ਼ਹਿਰ ਵਿੱਚ ਰਹਿਣ ਵਾਲੇ ਉਧਰ ਜਿੱਥੇ ਮੁਹੰਮਦ ਸਾਹਿਬ ਦੀ ਕਬਰ ਬਣੀ ਆ ਮਦੀਨੇ ਵਿੱਚ ਵਿੱਚੋਂ ਮੱਕੇ ਪੀਰ ਸ਼ਕਤ ਧਰ ਆਹੀ। ਆ ਜਿਹੜਾ ਮੱਕਾ ਹੈ ਉੱਥੇ ਕਾਬੇ ਦਿੱਤੇ ਜਿਸੇ ਸ਼ਕਤੀਆਂ ਰੱਖਣ ਵਾਲੇ ਕੋਈ ਪੀਰ ਹਨ। ਗੁਰਸੁਧ ਸੁਨਤ ਬੇਗ ਸੋ ਆਏ। ਗੁਰੂ ਮਹਾਰਾਜ ਦੇ ਜੋਤੀ ਜੋਤ ਸਮਾਉਣ ਦੀ ਖਬਰ ਸੁਣ ਕੇ ਉਹ ਬੜੇ ਬੜੇ ਸ਼ਕਤੀਆਂ ਵਾਲੇ ਪੀਰ ਵੀ ਛੇਤੀ ਦੇ ਕੇ ਆ ਗਏ ਮੱਕੇ ਮਦੀਨੇ ਆਦ। ਦਰਸ਼ਨ ਕਰ ਹੈ ਜਨਮ ਫਲ ਪਾਏ। ਮਹਾਰਾਜ ਦੇ ਦਰਸ਼ਨ ਕਰਦੇ ਮੁਖ ਜਨਮ ਧਾਰੇ ਦਾ ਫਲ ਪੈਂਦੇ ਆ, ਲਾਭ ਲੈਂਦੇ। ਅੰਬੀਏ ਬਹੁਰ ਔਲੀਏ ਜੇ, ਜਿਹੜੇ ਬੜੇ ਬੜੇ ਅੰਬੀਏ ਨਵੀਂ ਲੋਕ ਭਾਵ ਚੰਗੇ ਉੱਚੀ ਅਵਸਥਾ ਵਾਲੇ ਫਕੀਰ ਹੈ, ਹੋਰ ਜਿਹੜੇ ਕੋਈ ਔਲੀਏ ਲੋਕ ਬਲੀ ਲੋਕ ਸ਼ਕਤੀਆਂ ਦੇ ਮਾਲਕ ਹਨ। ਹੁਤੇ ਪੈਗੰਬਰ ਆਏ ਤੇ, ਹੋਰ ਜਿਨ੍ਹਾਂ ਨੂੰ ਖੁਦਾ ਵੱਲੋਂ ਪੈਗਾਮ ਆਉਂਦਾ ਕੋਈ ਸੁਨੇਹਾ ਆਉਂਦਾ ਵੀ ਤੂੰ ਲੋਕਾਂ ਨੂੰ ਇਉਂ ਕਹਿ, ਉਹ ਜਿਹੜੇ ਕੋਈ ਪੈਗੰਬਰ ਹੈ ਉਹ ਵੀ ਆ ਰਹੇ ਹੈ। ਸਭ ਕੋ ਆਏ ਸਖਾਨ ਹਾਰ, ਸਾਰਿਆਂ ਨੂੰ ਜਿਹੜਾ ਭੋਜਨ ਖਚਣ ਆ ਗਿਆ ਹੈ। ਵਰਤੈ ਦੇਗ ਸੋ ਪ੍ਰਥਮ ਪ੍ਰਕਾਰ, ਪਹਿਲੇ ਰਾਹੀਂ ਗੁਰੂ ਕਾ ਲੰਗਰ ਸਭ ਨੂੰ ਵਰਤ ਰਿਹਾ, ਸਭ ਉੱਥੋਂ ਹੀ ਛਕ ਛਕਾ ਰਹੇ। ਜਦਪ ਅਨਗਨ ਮਾਨਵ ਭੀਰੰ, ਕਵੀ ਕਹਿੰਦੇ ਭਾਵੇਂ ਕਰਤਾਰਪੁਰ ਦੇ ਵਿੱਚ ਅਣਗਿਣਤੀ ਲੋਕਾਂ ਦੀ ਭੀੜ ਹੈ, ਤੋਟ ਨਯਾਵਤ ਭਈ ਗਹੀਰੰ। ਹਾਂ ਵੀ ਕਹਿੰਦੇ ਗੁਰੂ ਕੇ ਲੰਗਰ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਘਾਟ ਨਹੀਂ ਹੈ, ਜਿੰਨਾ ਵਰਤਾਉਂਦੇ ਉਹਨਾਂ ਹੋਰ ਬਹੁਤਾ ਬਣਿਆ ਤਿਆਰ ਪਿਆਰ ਦਾ ਹੈ। ਦੇਖਤ ਬਿਸਮੈ ਹੋਇ ਨਰ ਜਾਹੀ, ਜਿਹੜੇ ਮਾਈ ਭਾਈ ਆ ਭੋਜਨ ਛਕ ਕੇ ਦੇਖ ਦੇਖ ਕੇ ਹੈਰਾਨ ਜੇ ਹੋ ਜਾਂਦੇ ਵੀ ਕਿੱਥੋਂ ਇੰਨਾ ਲਈ ਆਉਂਦੇ ਛਕਾਈ ਜਾਂਦੇ। ਇਤੋ ਆਹਾਰ ਆਏ ਕਿਸ ਥਾਹੀ, ਇੰਨਾ ਆਹਾਰ ਜਿਹੜਾ ਭੋਜਨ ਕਿਸ ਥਾਂ ਤੋਂ ਬਣ ਬਣ ਕੇ ਆਈ ਜਾ ਰਿਹਾ ਹੈ। ਲਖ ਨਾ ਸਕੈ ਸਭ ਕੀ ਮਤ ਹਾਰੀ, ਸਾਰਿਆਂ ਦੀ ਅਕਲ ਬੁੱਧ ਹਾਰ ਹੰਭ ਗਈ ਹੈ, ਜਾਣ ਨਹੀਂ ਸਕੇ। ਧੰਨ ਧੰਨ ਸ੍ਰੀ ਗੁਰੂ ਉਚਾਰੀ, ਗੁਰੂ ਨਾਨਕ ਸਾਹਿਬ ਤੁਸੀਂ ਧੰਨ ਹੋ, ਤੁਸੀਂ ਧੰਨ ਹੋ, ਤੁਹਾਡਾ ਲੰਗਰ ਪਾਣੀ ਵੀ ਧੰਨ ਟੁੱਟੀ ਹੈ। ਪੀਰ ਪ੍ਰਭੂ ਕੇ ਭਈ ਚੁਫੇਰੇ, ਇਸ ਤਰ੍ਹਾਂ ਲੰਗਰ ਪਾਣੀ ਛਕ ਛਕਾ ਕੇ ਗੁਰੂ ਕੇ ਸਿੱਖ ਸੇਵਕਾਂ ਦੀ ਮਹਾਰਾਜ ਦੇ ਇਰਦ ਗਿਰਦ ਬੜੀ ਭੀੜ ਹੋ ਗਈ ਹੈ। ਬੰਦਹ ਜਾਨਹਿ ਭਾਗ ਵਡੇਰੇ, ਸਾਰੇ ਆ ਕੇ ਮੱਥੇ ਟੇਕਦੇ ਆਪਣੇ ਜਿਹੜੇ ਵੱਡੇ ਭਾਗ ਸਮਝਦੇ ਹਾਂ। ਜਨਮ ਹਮਾਰੋ ਸਫਲੋ ਹੋਵਾ, ਆਪੋ ਵਿੱਚ ਹੀ ਕਹਿੰਦੇ ਆ ਮਹਾਰਾਜ ਦੇ ਦਰਸ਼ਨ ਕਰਕੇ ਬਚਨ ਸੁਣ ਕੇ ਲੰਗਰ ਛੱਡ ਕੇ ਆਪਣਾ ਵੀ ਸਾਡਾ ਤਾਂ ਮਨੁੱਖ ਜਨਮ ਹੀ ਸਫਲ ਹੋ ਗਿਆ। ਜਗ ਗੁਰ ਕੋ ਇਸ ਛਿਨ ਮੁਖ ਜੋਵਾ, ਇਸ ਸਮੇਂ ਮਹਾਰਾਜ ਦਾ ਅਸੀਂ ਸੋਹਣਾ ਜਿਹੜਾ ਮੁਖ ਹੈ ਤੱਕ ਲਿਆ, ਦਰਸ਼ਨ ਕਰ ਲਏ ਹਾਂ। ਛਪੈ ਛੰਦ ਚੌਰਾਸੀ ਜੇ ਸਿੱਧ ਨਾਥ, ਇਸ ਤਰ੍ਹਾਂ ਕਹਿੰਦੇ ਜਿਹੜੇ 84 ਗਿਣਤੀ ਵੀ ਸਿੱਧ ਹਨ, ਨਾਥ ਨੌ ਨੌ ਜਿਹੜੇ ਨਾਥ ਹਨ, ਜਤੀ ਮਿਲੇ ਸਭ ਛੇ ਜਿਹੜੇ ਜਤੀ ਉਹ ਵੀ ਸਾਰੇ ਆ ਮਿਲਿਆ ਇਕੱਠਿਆਂ ਹੋਏ। ਸੁਧ ਸੁਨ ਸਰੋਨਨ ਸਰੋਨਨ ਵਿਖੈ, ਇਸੇ ਤਰ੍ਹਾਂ ਕਹਿੰਦੇ ਕੰਨਾਂ ਵਿੱਚ ਖਬਰ ਸਾਰ ਸੁਣ ਕੇ, ਸੰਗ ਗੋਰਖ ਲੈ ਕੇ ਸਭ, ਜਿਹੜਾ ਗੋਰਖ ਨਾਥ ਮਿਸ਼ਿਤਰ ਸਾਰੇ ਸਿੱਧਾ ਨਾਥਾਂ ਨੂੰ ਨਾਲ ਲੈ ਕੇ ਆ ਗਿਆ। ਗਮਨ ਕੀਨ ਤਤਕਾਲ, ਸਾਰਿਆਂ ਨੇ ਕਹਿੰਦੇ ਬੜੀ ਛੇਤੀ ਚੱਲਣਾ ਕੀਤਾ ਹੈ। ਆਏ ਗੇ ਪੁਰ ਕਰਤਾਰਾ, ਇਹ ਕਰਤਾਰਪੁਰ ਦੇ ਵਿੱਚ ਸਾਰੇ ਸਿੱਧ ਗੋਰਖ ਨਾਥ ਮਛਿੰਦਰ ਨੌ ਨਾਥ ਜਤੀ ਆਦਿ ਕੇ ਆ ਪਹੁੰਚੇ। ਦਰਸ਼ਨ ਕਰ ਹਰ ਖਾਏ, ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਕੇ ਸਿੱਧ ਨਾਥ ਜਤੀ ਸਭ ਖੁਸ਼ ਹੋ ਗਏ ਹੈ। ਬਦਨ ਆਦੇਸ਼ ਉਚਾਰਾ, ਆਪਣੇ ਮੁਖ ਤੋਂ ਵੀ ਹੇ ਗੁਰੂ ਨਾਨਕ ਸਾਹਿਬ ਤੁਹਾਨੂੰ ਨਮਸਕਾਰ ਹੈ, ਤੁਹਾਨੂੰ ਨਮਸਕਾਰ ਹੈ। ਪ੍ਰਭ ਜਥਾ ਯੋਗ ਸਨਮਾਨ ਕਰ, ਗੁਰੂ ਮਹਾਰਾਜ ਸਾਰੇ ਸਿੱਧਾਂ ਨਾਥਾਂ ਦਾ ਜਥੀਆਂ ਦਾ ਜਿਵੇਂ ਯੋਗ ਹੁੰਦਾ ਹੈ ਉਵੇਂ ਸਨਮਾਨ ਕਰਦੇ ਹੈ। ਮ੍ਰਿਦੁਲ ਬਚਨ ਕਹਿ ਪਰਸ ਪਰ, ਆਪੋ ਵਿੱਚ ਹੀ ਮਹਾਰਾਜ ਸਭ ਨੂੰ ਕੋਮਲ ਬਚਨ ਕਹਿੰਦੇ ਹਨ, ਤੇ ਉਧਰੋਂ ਵੀ ਉਹ ਕੋਮਲ ਬਚਨ ਹੀ ਕਹਿੰਦੇ ਹੈ। ਪੁਨ ਤੱਟ ਡੇਰਾ ਐਰਾਵਤੀ, ਸਾਰੇ ਸਿੱਧਾਂ ਨਾਥਾਂ ਨੇ ਕਹਿੰਦੇ ਜਿੱਥੇ ਰਾਵੀ ਨਦਾ ਦਾ ਕਿਨਾਰਾ ਉੱਥੇ ਜਾ ਟਿਕਾਣਾ ਕੀਤਾ। ਕਰਿਓ ਹਿਰਦੇ ਆਨੰਦ ਭਰ, ਹਿਰਦੇ ਵਿੱਚ ਆਨੰਦ ਨਾਲ ਭਰਿਆ, ਰਾਵੀ ਨਦੀ ਤੇ ਸਭ ਨੇ ਡੇਰੇ ਲਾ ਲਏ। ਤੇ ਅਨਮਿਖ ਮੁਖ ਭਈ, ਉਸ ਵੇਲੇ ਜਿਹੜੇ ਕੋਈ ਦਰਸ਼ਨ ਕਰਨ ਵਾਲੇ ਗੁਰਸਿੱਖ ਸੰਗਤ ਹੈ ਉਹਨਾਂ ਦੇ ਕਹਿੰਦੇ ਅਨਮਿਖ ਜਿਹੜੇ ਨੇਤਰ ਹੈ ਕਹਿੰਦੇ ਉਹ ਬਿਨਾਂ ਝਮਕਣ ਤੋਂ ਹੋ ਰਹੇ ਹੈ, ਇੱਕ ਟੱਕ ਲਾ ਕੇ ਵੇਖ ਰਹੇ ਹੈ, ਤੇ ਮਹਾਰਾਜ ਦੇ ਮੁਖ ਤੇ ਬੜੀ ਲਾਲੀ ਹੋ ਰਹੀ ਹੈ। ਅਰੁਣਤਾ ਜੋਤ ਪ੍ਰਕਾਸ਼ੀ, ਇਸ ਤਰ੍ਹਾਂ ਕਹਿੰਦੇ ਮੁਖ ਤੇ ਲਾਲੀ ਹੋ ਰਹੀ ਹੈ, ਬੜੀ ਜੋਤ ਪ੍ਰਕਾਸ਼ੀ ਹੈ। ਸਵਤਾ ਦਿਪਤ ਪ੍ਰਭਾਤ, ਇਸ ਤਰ੍ਹਾਂ ਮਹਾਰਾਜ ਦੇ ਚਿਹਰੇ ਤੇ ਕਹਿੰਦੇ ਲਾਲੀ ਹੈ, ਜਿਵੇਂ ਕਹਿੰਦੇ ਜਦੋਂ ਸਵੇਰ ਦਾ ਸੂਰਜ ਚੜ੍ਹਦਾ ਹੁੰਦਾ, ਪ੍ਰਕਾਸ਼ ਦਾ ਹੁੰਦਾ, ਤੇ ਲਾਲੀ ਹੁੰਦੀ ਹੈ ਚੜ੍ਹਦੀ ਤਰਫ। ਸਿੱਖ ਮੁਖ ਅਪਜ ਵਿਗਾਸੀ, ਜਿਹੜੇ ਸਿੱਖਾਂ ਦੇ ਮੁਖ ਹੈ ਕਵਲ ਵਾਂਗ ਹੈ, ਮਹਾਰਾਜ ਦੇ ਦਰਸ਼ਨ ਜਿਹੜੇ ਸੂਰਜ ਵਾਂਗ ਹੈ, ਵੇਖ ਵੇਖ ਕੇ ਸਿੱਖਾਂ ਦੇ ਮੁਖ ਖਿੜ ਰਹੇ, ਖੁਸ਼ ਹੋ ਰਹੇ। ਚੱਖ ਚਕੋਰ ਚਿਤਵੰਤ, ਜਿੰਨੇ ਗੁਰਸਿੱਖਾਂ ਦੇ ਨੇਤਰ ਹੈ ਕਹਿੰਦੇ ਚਕੋਰਾਂ ਵਾਂਗ ਹੈ, ਤੇ ਮਹਾਰਾਜ ਨੂੰ ਚਿਤਵ ਰਹੇ ਹੈ, ਤੱਕ ਰਹੇ ਹੈ। ਚੰਦਰਮਾ ਚਾਰ ਬਦਨ ਸ਼ਬ, ਇਸ ਤਰ੍ਹਾਂ ਕਹਿੰਦੇ ਸੋਹਣਾ ਚੰਦਰਮਾ ਹੁੰਦਾ, ਇਸ ਤਰ੍ਹਾਂ ਦਾ ਮਹਾਰਾਜ ਦਾ ਪੂਰਨਮਾਸੀ ਦੇ ਵਰਗਾ ਮੁੱਖਾਂ ਨੂੰ ਤੱਕੀ ਜਾ ਰਹੇ ਹੈ, ਚਕੋਰਾਂ ਵਾਂਗ ਸਭ ਦੇ ਨੇਤਰ। ਦਰਸ਼ਨ ਕਰ ਸੁਖ ਪਾਏ, ਸਾਰੇ ਦਰਸ਼ਨ ਕਰ ਕਰਕੇ ਸੁਖ ਪਾ ਰਹੇ। ਰਹੇ ਬਿਸਮਾਏ ਹਿਰਦੇ ਸਭ, ਸਾਰੇ ਆਪੋ ਆਪਣੇ ਹਿਰਦਿਆਂ ਵਿੱਚ ਬੜੇ ਅਚਰਜ ਹੋ ਰਹੇ। ਇਸ ਵਿਦ ਪ੍ਰਤਾਪ ਅਦਭੁਤ ਪਇਓ, ਕਵੀ ਜੀ ਕਹਿੰਦੇ ਇਸ ਤਰ੍ਹਾਂ ਗੁਰੂ ਮਹਾਰਾਜ ਦਾ ਬੜਾ ਭਾਰੀ ਅਚਰਜੀ ਤੇਜ ਪ੍ਰਤਾਪ ਫੈਲ ਰਿਹਾ। ਕਹਿ ਨਾ ਜਾਏ ਕਵ ਅਲਪ ਮਤ, ਕਵੀ ਜੀ ਕਹਿੰਦੇ ਬੁੱਧੀ ਬਹੁਤ ਘੱਟ ਹੈ, ਕਹਿੰਦੇ ਕਹਿ ਨਹੀਂ ਸਕਦਾ। ਸਭ ਇਹ ਪਤ ਗਣਪਤ ਸਾਰਦਾ, ਜਿੰਨੇ ਇਹ ਪਤ ਹੈ ਸ਼ੇਰਾਂ ਦੇ ਮਾਲ, ਸੱਪਾਂ ਦੇ ਮਾਲਕ ਹੈ, ਉਹ ਸ਼ੇਸ਼ ਨਾਗ ਹੈ, ਵਾਸ਼ਕ ਨਾਗ ਹੈ, ਤਛਕ ਨਾਗ ਹੈ, ਇਹ ਇਸੇ ਤਰ੍ਹਾਂ ਜਿਹੜਾ ਕੋਈ ਗਣਪਤ ਹੈ, ਵਾਸ਼ਕ ਨਾਗ ਹੈ, ਗਣਪਤ ਗਣਾਂ ਦਾ ਮਾਲਕ ਗਣੇਸ਼ ਜਾਂ ਸ਼ਿਵਜੀ ਸਾਰਦਾ, ਇਸੇ ਤਰ੍ਹਾਂ ਜਿਹੜੀ ਆ ਕਵਿਤਾ ਦੀ ਦਾਤੀ ਸਾਰਦਾ ਹੈ। ਲੱਖ ਨਾ ਸਕ ਹੈ ਜੇ ਅਲੱਖ ਗਤ, ਹਾਂ ਜਿਸ ਗੁਰੂ ਨਾਨਕ ਦੀ ਜਿਹੜੀ ਗਤੀ ਹੈ, ਲਖਣੇ ਤੇ ਰਤ ਲਖੀ ਨਹੀਂ ਜਾ ਸਕਦੀ ਹੈ, ਉਹਨਾਂ ਦੇ ਦਰਸ਼ਨ ਕਰਨ ਲਈ ਸਾਰੇ ਆਏ। ਨੌਵੀਂ ਕੇ ਦਿਨ ਅਮਰ, ਜਦੋਂ ਨੌਵੀਂ ਥਿਤ ਆਈ ਹੈ, ਉਸ ਦਿਨ ਜਿਹੜੇ 33 ਕਰੋੜ ਦੇਵਤੇ ਹਨ, ਧਰੇ ਮਾਨੁਖ ਤਨ ਆਏ, ਸਾਰਿਆਂ ਨੇ ਮਨੁੱਖਾ ਸਰੀਰ ਧਾਰਨ ਕੀਤਾ, ਮਹਾਰਾਜ ਦੇ ਦਰਸ਼ਨ ਕਰਨ ਲਈ ਆਏ ਹਨ। ਇੰਦਰ ਚੰਦਰ ਦੇ ਨਿੰਦ ਪਾਉਣ, 33 ਕਰੋੜ ਦੇਵਤਿਆਂ ਵਿੱਚ ਇੰਦਰ ਦੇਵਤਾ ਵੀ ਹੈ, ਚੰਦਰ ਦੇਵਤਾ ਵੀ ਹੈ, ਇਸ ਤਰ੍ਹਾਂ ਦਿਨ ਦਸ ਦੇਵਤਾ ਸੂਰਜ ਵੀ ਹੈ। ਪੌਣ ਅਲਕਿੰਦਰ ਸੁਹਾਏ, ਪੌਣ ਦੇਵਤਾ ਵੀ ਹੈ, ਕੁਬੇਰ ਦੇਵਤਾ ਵੀ, ਸੋਭਨੀਕ ਹੈ। ਬ੍ਰਿਸਪਤ ਜਲਪਤ ਜਯੰਤ, ਇਸੇ ਤਰ੍ਹਾਂ 33 ਕਰੋੜ ਦੇਵਤਿਆਂ ਦਾ ਗੁਰੂ ਜਿਹੜਾ ਬ੍ਰਿਸਪਤ ਉਹ ਵੀ ਹੈ, ਇਸੇ ਤਰ੍ਹਾਂ ਜਿਹੜਾ ਕੋਈ ਜਲਪ 999 ਨਦੀਆਂ ਦਾ ਮਾਲਕ ਵਰਣ ਦੇਵਤਾ ਖਵਾਜਾ ਉਹ ਵੀ ਹੈ, ਤੇ ਇੰਦਰ ਦੇਵਤੇ ਦਾ ਪੁੱਤਰ ਜਯੰਤ ਵੀ ਹੈ। ਅਪਰ ਇਤਿਆਦਿਕ ਸਭ ਹੀ, ਕੱਲ ਕੀ ਇਸ ਤੋਂ ਲੈ ਕੇ ਹੋਰ ਜਿੰਨੇ ਹਨ ਸਾਰੇ ਹੀ, 33 ਕੋਟ ਸਮੂਹ, ਗੱਲ ਕੀ 33 ਕਰੋੜ ਸਮੂਹ ਦੇਵਤੇ ਸਾਰੇ, ਆਨਪ ਹੁੰਚਤ ਭੇ ਤਬ ਹੀ, ਗੁਰੂ ਮਹਾਰਾਜ ਦੇ ਅੰਤਮ ਦਰਸ਼ਨ ਕਰਨ ਲਈ ਸਾਰੇ ਆ ਪਹੁੰਚੇ ਹੈ। ਪੁਨ ਚਤੁਰ ਵੇਦ ਨਿਜ ਰੂਪ ਧਰ, ਇਸ ਤਰ੍ਹਾਂ ਜਿਹੜੇ ਚਾਰੇ ਵੇਦ ਹੈ ਉਹਨਾਂ ਨੇ ਵੀ ਆਪਣੇ ਕਹਿੰਦੇ ਵੱਖਰੇ ਵੱਖਰੇ ਸਰੂਪ ਧਾਰਨ ਕੀਤੇ ਹੈ। ਪ੍ਰਗਟ ਭਏ ਕਰਤਾਰਪੁਰ, ਜਿਹੜਾ ਕਰਤਾਰਪੁਰ ਸਾਹਿਬ ਇੱਥੇ ਆ ਪ੍ਰਗਟ ਹੋਏ ਹਨ। ਮਿਲ ਅਨਕ ਭਾਤ ਉਸਤਤ ਪਨ ਹੈ, ਸਾਰੇ ਕਹਿੰਦੇ ਮਿਲ ਮਿਲ ਕੇ ਅਨੇਕਾਂ ਤਰ੍ਹਾਂ ਨਾਲ ਗੁਰੂ ਨਾਨਕ ਸਾਹਿਬ ਜੀ ਉਸਤਤ ਕਰਦੇ। ਅਤ ਉਤਸਵ ਕਰ ਹਰਖ ਉਰ, ਹਾਂ ਇਸ ਤਰ੍ਹਾਂ ਕਹਿੰਦਾ ਬੜਾ ਭਾਰੀ ਉਰਸ਼ਾਹ ਕਰਕੇ ਹਿਰਦੇ ਵਿੱਚ ਖੁਸ਼ ਹੁੰਦੇ ਹਨ। ਜਿਵੇਂ ਚਾਰ ਵੇਦਾਂ ਦੇ ਜਿਹੜੇ ਕੋਈ ਅਧਿਆਕ ਦੇਵਤੇ ਹੈ, ਉਹਨਾਂ ਨੇ 33 ਕਰੋੜ ਦੇਵਤਿਆਂ ਨਾਲ, ਗਣੇਸ਼ ਵਾਸ਼ਕਨਾਥ ਤਸਨਾਥ ਸਿੱਧਾਨਾਥਾਂ ਨਾਲ ਮਿਲ ਕੇ ਗੁਰੂ ਮਹਾਰਾਜ ਦਾ ਸਤੋਤਰ ਕੀਤਾ, ਉਸਤੀ ਕੀਤੀ ਸੀ। ਕਵੀ ਸੰਤੋਖ ਸਿੰਘ ਜੀ ਨੇ ਉਹਨੇ ਨਿਰਾਸ਼ ਛੰਦ ਦੇ ਵਿੱਚ ਸੋਹਣਾ ਛੰਦਾਬੰਦੀ ਵਿੱਚ ਬਿਆਨ ਕੀਤਾ ਹੈ। ਉਹ ਜਿਹੜਾ ਸਤੋਤਰ ਦਾ ਪ੍ਰਸੰਗ ਹੈ ਬੜਾ ਤਕੜਾ ਹੈ, ਤਾਂ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਹੀ ਸਾਰਾ ਖੋਲ੍ਹ ਖੋਲ੍ਹ ਕੇ ਸੁਣ ਲਵਾਂਗੇ। ਇਸ ਕਰਕੇ ਅਜੇ ਇੱਥੇ ਸਮਾਪਤੀ ਹੈ ਜੀ।